ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਜਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਸਾਹਿਬ ਜੀਓ ਤਿਨਕੇ ਬਿਖੇ ਹੁਤੋ ਜੋ ਨਾਇਕ ਸੁਤ ਜਨਮਿਓ ਤੇਹ ਘਰ ਸੁਖਦਾਇਕ ਤੇਹ ਸੰਤਤ ਪੂਰਬ ਨਹਿ ਕੋਈ ਤਾਂ ਦਿਨ ਅਧਿਕ ਵਧਾਈ ਹੋਈ ਤਿਨਕੇ ਬਿਖੇ ਹੁਤੋ ਜੋ ਨਾਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਤ ਜੀ ਸਤਿਗੁਰੂ ਦੀ ਅਪਾਰ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਸਤਿਗੁਰੂ ਜੀ ਦੇ ਦਰਸ਼ਨ ਦਰਾਰ ਕਰਦੇ ਹੋਏ ਸੰਗਤ ਰੂਪ ਵਿੱਚ ਜੁੜ ਕੇ ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਦੇ ਹਾਂ ਜੋ ਲੜੀਵਾਰ ਰੂਪ ਜੀ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੰਗਾਲ ਵਿੱਚ ਜੋ ਕਲਕੱਤਾ ਸ਼ਹਿਰ ਇੱਥੇ ਗਏ ਜਿੱਥੇ ਅੱਜ ਕੱਲ੍ਹ ਬੜੀ ਸਿੱਖ ਸੰਗਤ ਗੁਰਦੁਆਰਾ ਸਵਾਏ ਮਾਨ ਹੈ ਇੱਥੇ ਆਪ ਜੀ ਜਾ ਬੈਠੇ ਸਨ ਇੱਥੇ ਸ਼ਹਿਰ ਦੇ ਵਿੱਚ ਕਾਲੀ ਦਾ ਬੜਾ ਤਕੜਾ ਮੰਦਰ ਹੈ ਔਰ ਸ਼ਮਸ਼ਾਨ ਭੂਮਿਕਾ ਵੀ ਉੱਥੇ ਹੀ ਹੈ ਅੱਜ ਨੇ ਸ਼ਹਿਰ ਦੇ ਮੁਰਦੇ ਮੁਰਦੇ ਸਭ ਉੱਥੇ ਹੀ ਦਗਦ ਕੀਤੇ ਜਾਂਦੇ ਹੈ ਇੱਥੇ ਜਿਹੜੇ ਲੋਕ ਹੈ ਮੇਲਾ ਹੋਣ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਪਿਟਾਵਾਂ ਚੜ ਰਹੇ ਹੈ ਇੱਥੋਂ ਦਾ ਜਿਹੜਾ ਰਾਜਾ ਸੀ ਉਹ ਵੀ ਬੜਾ ਭਾਰੀ ਟੋਲਾ ਜੱਥਾ ਲੈ ਕੇ ਇਹ ਕਾਲੀ ਦੇ ਮੰਦਰ ਵੱਲ ਨੂੰ ਭੇਟਾ ਕਰਨ ਲਈ ਆਇਆ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੈ ਤਿੰਨਾਂ ਵੱਲ ਨਹੀਂ ਦੇਖ ਕੇ ਕਹਿਣ ਲੱਗਿਆ ਵੀ ਇਹ ਵਿਦੇਸ਼ੀ ਲੱਗਦੇ ਹੈ ਬਾਹਰੋਂ ਕਿਤੇ ਆਏ ਹੈ ਇਹਨਾਂ ਵਿੱਚੋਂ ਆਪਾਂ ਇੱਕ ਫੜ ਲਈਏ ਕਾਲੀ ਦੇਵੀ ਦੇ ਅਤੇ ਅੱਗੇ ਪਲੀ ਚੜ੍ਹਾ ਦੇਈਏ, ਖੁਸ਼ ਹੋ ਜਾਊਗੀ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਉਹ ਕਹਿ ਕੇ ਮੈਨੂੰ ਕਹਿੰਦੇ ਫੜ ਲਿਆ ਅਤੇ ਮੂਹਰੇ ਲਾ ਲਿਆ ਢੋਲ ਜਪਨਾਉਂਦੇ ਹੋਏ, ਰਕਾਉਂਦੇ ਹੋਏ ਚੱਲ ਪਏ ਖੁਸ਼ੀਆਂ ਮਨਾਉਂਦੇ। ਦੇਵੀ ਬਹੁਤ ਪ੍ਰਸੰਨ ਹੋਊਗੀ। ਭਾਈ ਮਰਦਾਨੇ ਨੇ ਆ ਕੇ ਮੈਨੂੰ ਕਿਹਾ ਵੀ ਤੇਰਾ ਤਾਂ ਜਿਉਣਾ ਰਹਿ ਗਿਆ, ਤੈਨੂੰ ਇਹ ਬਲੀ ਚੜ੍ਹਾ ਦੇਣਗੇ। ਇਹ ਗੁਰੂ ਅੰਗਦ ਸਾਹਿਬ ਮੈਂ ਸੁਣ ਕੇ ਕਿਹਾ, ਨਹੀਂ ਵੀ ਇਹ ਤੇਰਾ ਕਹਿਣਾ ਮਿੱਥਿਆ ਹੈ। ਜਿੰਨਾ ਚਿਰ ਮਨੁੱਖ ਦੀ ਮੌਤ ਨਹੀਂ ਨਾ ਆਉਂਦੀ ਹੈ, ਉਨਾ ਚਿਰ ਨਹੀਂ ਇਹ ਕੁਛ ਹੁੰਦਾ। ਉਨਾ ਚਿਰ ਤਾਂ ਕਾਲ ਵੀ ਮੌਤ ਵੀ ਇਹਦੀ ਰੱਖਿਆ ਕਰਦੀ ਹੈ। ਜਦੋਂ ਮਰਦਾਨੇ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ, ਉਦੋਂ ਨਹੀਂ ਮਨੁੱਖ ਦਾ ਬਚਾਅ ਹੋ ਸਕਦਾ ਹੈ। ਇੱਕ ਤਾਂ ਜਿਸ ਸਮੇਂ ਮਨੁੱਖ ਨੇ ਮਰਨਾ ਹੈ, ਮੌਤ ਨੇ ਮਰਨਾ, ਉਹ ਸਮਾਂ ਆ ਜਾਏ। ਫਿਰ ਜਿਸ ਜਗ੍ਹਾ ਇਹਨੇ ਮਰਨਾ ਹੈ, ਉਹ ਜਗ੍ਹਾ ਵੀ ਆ ਜਾਏ। ਫਿਰ ਜਿਹੜੇ ਚੀਜ਼ ਨਾਲ ਇਹਨੇ ਮਰਨਾ ਹੈ, ਉਹ ਚੀਜ਼ ਵੀ ਆ ਜਾਏ। ਤਿੰਨੇ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਣ, ਫਿਰ ਮਨੁੱਖ ਨੂੰ ਕੋਈ ਨਹੀਂ ਮੌਤ ਤੋਂ ਬਚਾ ਸਕਦਾ, ਫਿਰ ਤਾਂ ਮਰੀ ਜਾਂਦਾ ਹੈ। ਇਸ ਕਰਕੇ ਮਰਦਾਨੇ, ਜਿੰਨਾ ਚਿਰ ਇਹ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ, ਉਹਨਾਂ ਚਿਰ ਨਹੀਂ ਮੈਂ ਮਰ ਸਕਦਾ। ਅਤੇ ਜੇ ਸਮਾਂ ਆ ਗਿਆ, ਫਿਰ ਇਸ ਬਹਾਨੇ ਨਾਲ ਹੋ ਹੀ ਜਾਣਾ, ਭਾਣਾ ਵਰਤ ਜਾਣਾ ਹੈ। ਇਉਂ ਮਰਦਾਨਾ ਨਾਲ ਹੀ ਜਾ ਰਹੇ ਹੈ। ਅਤੇ ਗੁਰੂ ਮਹਾਰਾਜ ਜੀ ਵੀ ਉੱਠ ਕੇ ਜਿੱਥੇ ਅਕਾਲੀ ਦਾ ਮੰਦਰ ਹੈ ਸਥਾਨ, ਉੱਧਰ ਨੂੰ ਆ ਗਏ। ਅਤੇ ਜਦੋਂ ਬਲੀ ਜੀ ਦੇਣ ਵਾਸਤੇ ਰਾਜੇ ਨੇ ਇੱਕ ਸੂਰਮੇ ਨੂੰ ਕਿਹਾ ਵੀ ਮਿਆਨ ਵਿੱਚੋਂ ਕਿਰਪਾਨ ਕੱਢ ਕੇ, ਗਲ ਕੱਢ ਕੇ ਇਹਦੀ ਵੀ ਬਲੀ ਚੜ੍ਹਾ ਅਕਾਲੀ ਅੱਗੇ। ਜਿਹਨੇ ਕਿਰਪਾਨ ਜੀ ਖਿੱਚੀ ਚਮਕੀ, ਮਰਦਾਨਾ ਡਰ ਗਿਆ। ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਤੁਹਾਡਾ ਸੇਵਕ ਹੈ, ਬਚਾਓ ਇਹਨੂੰ, ਰੱਖਿਆ ਕਰੋ। ਇਹ ਕਹਿ ਹੀ ਰਿਹਾ ਸੀ, ਇਹਨੇ ਨੂੰ ਕਹਿੰਦੇ ਬਸ ਉਹ ਅਕਾਲੀ ਦੇ ਮੰਦਰ ਦੇ ਵਿੱਚੋਂ ਬੜੀ ਭਾਰੀ ਭਿਆਨਕ ਆਵਾਜ਼ ਜੀ ਆਈ ਅਤੇ ਭੀੜ ਵੀ ਭੜਕ ਪਈ, ਆਪੋ ਵਿੱਚ ਹੀ ਲੜ ਪਿੜ ਪਏ ਨੇ। ਅਤੇ ਉਹ ਅਕਾਲੀ ਜਿਹੜੀ ਉਸਨੇ ਕਿਰਪਾਨ ਜੀ ਉੱਥੋਂ ਫੜੀ ਹੈ ਅਤੇ ਰਾਜੇ ਦੇ ਗਲ 'ਤੇ ਆ ਕੇ ਬਾਅਦ ਹੀ ਉਹਦਾ ਗਲ ਸੱਟ ਵੱਢ ਕੇ ਸਿਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਐਸਾ ਕੁਛ ਦੇਖ ਕੇ ਕਹਿਣ ਲੱਗੇ, ਇਹ ਤਾਂ ਤੇਰਾ ਰਾਜਾ ਸੇਵਕ ਸੀ ਅਤੇ ਤੂੰ ਇਹਨੂੰ ਕਿਉਂ ਮਾਰਤਾ? ਸਾਡਾ ਸੇਵਕ ਭਾਈ ਬਾਲਾ ਸੀ, ਇਹਨੂੰ ਬਚਾਤਾ ਹੈ, ਇਹ ਕਿਉਂ ਕਰਿਆ ਐਸਾ? ਉਸਨੇ ਦੇਵੀ ਨੇ ਕਿਹਾ ਕਿ ਇਹ ਗੁਰੂ ਨਾਨਕ ਸਾਹਿਬ ਜਿਹੜੇ ਪਰਮੇਸ਼ਰ ਦੇ ਭਗਤ ਹੈ, ਪਰਮੇਸ਼ਰ ਦੇ ਸੇਵਕ ਹੈ, ਉਹਨਾਂ ਦੀ ਤਾਂ ਮੈਂ ਪਹਿਰੇਦਾਰ ਨਹੀਂ, ਉਹਨਾਂ ਦੀ ਤਾਂ ਰੱਖਿਆ ਕਰਦੀ ਹੈ। ਜਿਹੜੇ ਕੋਈ ਪਰਮੇਸ਼ਰ ਦੇ ਪਿਆਰਿਆਂ ਨੂੰ ਮਾਰਨਾ ਚਾਹੁੰਦੇ, ਮੈਂ ਉਹਨਾਂ ਨੂੰ ਮਾਰ ਦਿੰਦੀ, ਭਾਵੇਂ ਆਪਣਾ ਹੀ ਸੇਵਕ ਹੋਵੇ, ਮੇਰਾ ਹੀ ਹੋਵੇ। ਸੋ ਇਸ ਕਰਕੇ ਇਹ ਵਾਹਿਗੁਰੂ ਦਾ ਪਰਮੇਸ਼ਰ ਦਾ ਪਿਆਰਾ ਹੈ, ਭਾਈ ਬਾਲਾ ਇਹਨੂੰ ਬਚਾਇਆ ਹੈ। ਇਹ ਉਪਦਰਵ ਕਰਨ ਲੱਗਿਆ ਸੀ, ਰੱਬ ਦੇ ਪਿਆਰੇ ਨੂੰ ਮਾਰਨ ਲੱਗਿਆ ਸੀ, ਜਿਸ ਕਰਕੇ ਇਹਨੂੰ ਮਾਰ ਮੁਕਾਇਆ ਰਾਜੇ ਨੂੰ। ਸੋ ਇਸ ਤਰ੍ਹਾਂ ਦੇ ਜਾਣੀ ਉਹ ਦੇਵੀ ਨੇ ਜਣਾਇਆ ਵੀ ਜਿਹੜਾ ਕੋਈ ਪਰਮੇਸ਼ਰ ਦਾ ਭਗਤ ਹੈ, ਉਹਨੂੰ ਕੋਈ ਨਹੀਂ ਮਾਰ ਸਕਦਾ ਹੈ, ਸਗੋਂ ਜਿਹੜੇ ਕੋਈ ਮਾਰਨ ਵਾਲੇ ਹੈ ਉਹ ਵੀ ਉਹਦੀ ਰੱਖਿਆ ਕਰਦੇ ਹਨ। ਉਹ ਕਈ ਵਾਰੀ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਹਾਂ, ਉਹਦੇ ਵਿੱਚ ਆ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੇਵੀ ਨੂੰ ਮੰਨਿਆ ਪੂਜਿਆ। ਹੁਣ ਇੱਥੇ ਤਾਂ ਦੇਵੀ ਰੱਬ ਦੇ ਪਿਆਰਿਆਂ ਦੀ ਰੱਖਿਆ ਕਰਦੀ ਫਿਰਦੀ ਹੈ। ਕਰਤਾਰਪੁਰ ਦੇ ਵਿੱਚ ਇਹ ਦੇਵੀ ਤੜਕੇ ਉੱਠ ਕੇ ਝਾੜੂ ਮਾਰਦੀ, ਗੁਰੂ ਅੰਗਦ ਸਾਹਿਬ ਜੀ ਨੇ ਦੇਖੀ ਸੀ, ਪੁੱਛਿਆ ਸੀ ਵੀ ਮਾਤਾ ਤੂੰ ਕਿੱਥੋਂ ਆਉਣੀ ਹੈ? ਅਤੇ ਹੱਸ ਕੇ ਕਿਹਾ ਵੀ ਤੇਰਾ ਜਿਹੜਾ ਸਹੁਰਾ ਸੀ ਨਾ ਦੇਵੀ ਚੰਦ, ਜਿਹੜਾ ਮੇਰੀ ਯਾਤਰਾ ਕਰਨ ਆਉਂਦਾ ਸੀ ਨਾ ਦੇਵੀ ਦੀ, ਮੈਂ ਉਹੀ ਹੈ। ਕਹਿੰਦੇ ਤੂੰ ਹੀ ਇੱਥੇ ਕਿਉਂ ਨਹੀਂ? ਕਹਿੰਦੇ ਗੁਰੂ ਨਾਨਕ ਪਰਮੇਸ਼ਰ ਰੂਪ ਹੈ, ਇਹਨਾਂ ਦੇ ਦਰ ਘਰ ਵਿੱਚ ਝਾੜੂ ਮਾਰ ਕੇ ਮੈਨੂੰ ਕੋਈ ਹਾਸਲ ਹੁੰਦਾ, ਮੈਂ ਲੋਕਾਂ ਨੂੰ ਦੇਨੀ ਹੈ, ਮੇਰੇ ਆਪਣੇ ਕੋਲ ਕੀ ਲੈਣ ਦੇਣ ਨੂੰ ਹੈ। ਇਸ ਕਰਕੇ ਜਾਣੀ ਕੋਈ ਜਿਹੜੇ ਗੁਰੂ ਨਾਨਕ ਸਾਹਿਬ ਦੇ ਉਪਾਸ਼ਕ ਹੈ ਉਹਨਾਂ ਨੂੰ ਦੇਵੀ ਦੇ ਅੱਗੇ ਮੱਥੇ ਰਗੜਨ ਦੀ ਕੋਈ ਲੋੜ ਨਹੀਂ ਹੈ, ਅਤੇ ਬਾਕੀ ਦੇਵੀ ਉਹਨਾਂ 'ਤੇ ਬਾਰਮ ਨਹੀਂ ਕਰਦੀ ਹੈ। ਜਿਹੜੇ ਕੋਈ ਨੂਰੇ ਨਗਰੇ ਜੇ ਹੈ ਨਾ, ਇੱਧਰ ਉੱਧਰ ਫਿਰਦੇ ਧੱਕੇ ਖਾਂਦੇ, ਉਹਨਾਂ 'ਤੇ ਚੰਡੀ ਚੁੰਡੀ ਹੋਰ ਜਿਹੜੀ ਬਲੀ ਇਹ ਕਾਲੀ ਕੁਲੀ ਇਹ ਕਰ ਜਾਂਦੀ ਬਾਹਰ। ਇਸੇ ਤਰ੍ਹਾਂ ਜਿਹੜਾ ਕੀ ਆ ਹਨੂੰਮਾਨ ਵੀਰ ਜੀ ਨੂੰ ਕਹਿੰਦੇ, ਇਹ ਵੀ ਬਾਕੀਆਂ 'ਤੇ ਵਾਰ ਵੂਰ ਕਰ ਜਾਂਦੇ, ਪਰ ਜਿਹੜਾ ਕੋਈ ਜਥੀ ਸਤੀ ਹੈ ਗੁਰੂ ਕਾ ਸਿੱਖ ਸਜਿਆ ਉੱਥੇ ਨਹੀਂ ਇਹ ਕਰਦਾ ਹੈ। ਇਸ ਤਰ੍ਹਾਂ ਸਗੋਂ ਉਹਨਾਂ 'ਤੇ ਉਲਟਾ ਇਹ ਪੈਂਦਾ ਹੈ, ਉਹਨੂੰ ਹੀ ਮਾਰਦਾ ਜਿਹੜਾ ਕੋਈ ਵਾਰ ਕਰਾਉਂਦੇ ਨੇ, ਜਿਨ੍ਹਾਂ ਨੇ ਅਸਿਧ ਸੁਧ ਦੇ ਕੀਚੇ ਹੁੰਦੇ ਆ ਨਾ, ਉਹਨਾਂ 'ਤੇ ਫਿਰ ਜਦੋਂ ਬਲੀ ਬੁਲੀ ਜੀ ਦੇ ਕੇ ਚੜਾਉਂਦੇ ਉੱਧਰ ਨੂੰ, ਉਹ ਜਦੋਂ ਨਹੀਂ ਹਟਦੇ ਫਿਰ ਉਲਟਾ ਉਹਨਾਂ ਹੀ ਇਹ ਪੈ ਨਿਕਲਦੇ। ਇਸ ਤਰ੍ਹਾਂ ਜਾਣੀ ਕਈ ਵਾਰੀ ਐਸਾ ਜਿਨ੍ਹਾਂ ਨੇ ਕੋਈ ਚਲੀਸੇ ਚਲੂਸੇ ਕੱਢ ਕੇ ਕੋਈ ਕਾਲੀ ਨੂੰ ਕੋਈ ਹੋਰ ਚੰਡੀ ਚੁੰਡੀ ਨੂੰ ਸਿੱਧ ਸੁੱਧ ਕੀਤਾ ਹੁੰਦਾ, ਉਹਨਾਂ ਨੂੰ ਚਾਰ ਪੈਸੇ ਦੇ ਦੇਵੇ ਵੀ ਉਹ ਫਲਾਨਾ ਮੇਰਾ ਦੁਸ਼ਮਣ ਹੈ ਉਹਦੇ 'ਤੇ ਵਾਰ ਕਰਾ ਦੇ, ਉਹਨੂੰ ਐਂ ਕਰ ਦੇ। ਇਹ ਜਿਹੜੇ ਲੋਕ ਹੈ ਉਹ ਮਾਇਆ ਵਾਲੇ, ਉਹ ਫਿਰ ਐਂ ਲੈ ਦੇ ਕੇ ਇਹੋ ਜਿਹਾ ਕੁਰਕਰ ਕਰਾ ਲੈਂਦੇ। ਪਰ ਜਿਹੜਾ ਕੋਈ ਤੜਕੇ ਉੱਠ ਕੇ ਨਹਾ ਧੋ ਕੇ ਰੱਬ ਰੱਬ ਕਰਦਾ ਹੈ, ਬਾਣੀ ਪੜ੍ਹਦਾ ਹੈ, ਨਿਤਨੇਮ ਕਰਦਾ, ਉੱਥੇ ਭਾਵੇਂ 100 ਵਾਰੀ ਕਰਨ ਕੁਝ ਨਹੀਂ ਹੁੰਦਾ ਹੈ। ਇਹ ਗੁਰੂ ਕੀ ਬਾਣੀ ਪੜ੍ਹਨ ਦਾ, ਵਾਹਿਗੁਰੂ ਵਾਹਿਗੁਰੂ ਜਪਣ ਦਾ ਲਾਭ ਹੁੰਦਾ ਹੈ। ਇਹੋ ਜਿਹੀਆਂ ਚੀਜ਼ਾਂ ਉਹਨਾਂ 'ਤੇ ਵਾਰ ਨਹੀਂ ਕਰਦੀਆਂ, ਉਹਨਾਂ 'ਤੇ ਬਚਾਅ ਹੋ ਜਾਂਦਾ ਹੈ। ਸੋ ਕੱਲ੍ਹ ਆਪਾਂ ਇਹ ਸੁਣਿਆ ਵੀ ਭਾਈ ਬਾਲੇ ਨੂੰ ਮਾਰਿਆ ਨੇ, ਦੇਖ ਲਓ ਉਹ ਅਕਾਲੀ ਦੇਵੇ ਨੇ ਕੋਈ ਨਹੀਂ ਮਾਰਿਆ, ਰਾਜੇ ਨੂੰ ਮਾਰ ਮੁਕਾ ਦਿੱਤਾ, ਅਤੇ ਨਾਲ ਜਣਾ ਦਿੱਤਾ ਵੀ ਮੈਂ ਉਹਨਾਂ ਦਾ ਪਹਿਰੇਦਾਰ ਨਹੀਂ ਹੋ ਕੇ ਪਹਿਰਾ ਰੱਖਦੀ ਰਕਸ਼ਾ ਕਰਦੀ ਹਾਂ। ਸੋ ਇਸ ਕਰਕੇ ਐਸਾ ਜਿਹੜਾ ਪ੍ਰਸੰਗ ਸੁਣ ਕੇ ਸਾਨੂੰ ਇੱਧਰ ਉੱਧਰ ਭੜਕਣ ਦੀ ਲੋੜ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦੇਵੀ ਦੇਵਤੇ ਸਭ ਪੂਜਨੀਕ ਹੈ, ਪੂਜਦੇ ਮੰਨਦੇ ਹੈ, ਜਾਹਰ ਪੀਰ ਜਗਤ ਗੁਰੂ ਬਾਬਾ ਹੈ। ਇਸ ਤਰ੍ਹਾਂ ਹੀ ਗੁਰੂ ਮਹਾਰਾਜ ਇੱਥੋਂ ਚੱਲਦੇ ਹੋਏ ਵਿਚਰਦੇ ਵਿਚਰਦੇ ਹੋਰ ਸ਼ਹਿਰਾਂ ਵਿੱਚ ਦੀ ਫਿਰ ਜੰਮੂ ਸ਼ਹਿਰ ਆ ਗਏ ਸਨ। ਇੱਥੋਂ ਦੇ ਰਾਜੇ ਨੂੰ ਸਿੱਖਿਆ ਦਿੱਤੀ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਵੀ ਤੂੰ ਪੁੰਨ ਦਾਨ ਕਰਨਾ ਹੈ, ਕਿਸੇ ਨਾਲ ਅਨਿਆਂ ਨਹੀਂ ਕਰਨਾ, ਧਰਮ ਦਾ ਨਿਆਂ ਕਰਨਾ, ਗਊ ਗਰੀਬ ਦੀ ਰਕਸ਼ਾ ਕਰਨੀ ਹੈ। ਜੇ ਇਸ ਤਰ੍ਹਾਂ ਕਰੇਗਾ ਤੇਰਾ ਇੱਥੇ ਵੀ ਰਾਜ ਭਾਗ ਵੱਧ ਜਾਏਗਾ, ਤੂੰ 22 ਧਾਰਾਂ ਦਾ ਰਾਜਾ ਬਣ ਜਾਏਗਾ, ਅਤੇ ਅੱਗੇ ਵੀ ਤੂੰ ਸੁਖੀ ਰਹੇਗਾ। ਇਸ ਤਰ੍ਹਾਂ ਜਿਹੜਾ ਜੰਮੂ ਦਾ ਰਾਜਾ, ਇਹਨੂੰ ਗੁਰੂ ਮਹਾਰਾਜ ਉਪਦੇਸ਼ ਦੇ ਕੇ ਨਿਹਾਲ ਕਰਕੇ, ਜਿਵੇਂ ਅੱਗੇ ਆ ਗੁਜਰਾਤ ਜ਼ਿਲ੍ਹੇ ਵਿੱਚ ਟਾਂਡਾ ਨਗਰ ਹੈ, ਬਣਜਾਰਿਆਂ ਦਾ ਪਿੰਡ ਸੀ, ਇੱਥੇ ਆ ਗਏ ਸੀ। ਇੱਥੇ ਜਿਵੇਂ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਉਹ ਅੱਜ ਪਰ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਸੀ ਮਨ ਲਾ ਕੇ ਸੁਣੀਏ ਜੀ, ਤਿਨਕੇ ਬਿਖੇ ਹੋ ਤੋ ਜੋ ਨਾਇਕ। ਇਹ ਜਿਹੜਾ ਟਾਂਡੇ ਪਿੰਡ ਦਾ ਬਣਜਾਰਾ ਸੀ, ਬਣਜਾਰੇ ਸੀ, ਉਹਨਾਂ ਦੇ ਵਿੱਚੋਂ ਕਹਿੰਦੇ ਜਿਹੜਾ ਇੱਕ ਨਾਇਕ ਸੀ, ਇੱਕ ਬਣਜਾਰਿਆਂ ਦਾ ਮੁਖੀ ਸੀ, ਸੁੱਤ ਜਨਮਿਓ ਤੇ ਘਰ ਸੁਖਦਾਇਕ। ਬਣਜਾਰਿਆਂ ਦੇ ਮੁਖੀ ਦੇ ਘਰ ਦੇ ਵਿੱਚ ਇਹ ਕਹਿੰਦੇ ਬੜਾ ਸੋਹਣਾ ਸੁਨੱਖਾ ਪੁੱਤਰ ਪੈਦਾ ਹੋਇਆ ਹੈ, ਤੇ ਸੰਤਤ ਪੂਰਬ ਨਹਿ ਕੋਈ। ਜਿਹੜਾ ਬਣਜਾਰਿਆਂ ਦਾ ਮੁਖੀ ਸੀ, ਚੌਧਰੀ ਸੀ, ਪਹਿਲਾਂ ਉਹਦੇ ਘਰ ਦੇ ਵਿੱਚ ਕਾਫੀ ਸਮਾਂ ਬੱਚਾ ਨਹੀਂ ਕੋਈ ਹੋਇਆ ਸੀ ਤਾਂ ਦਿਨ ਅਧਿਕ ਵਧਾਈ ਹੋਈ। ਕਈ ਸਾਲਾਂ ਤੋਂ ਬਾਅਦ ਕਿਤੇ ਪੁੱਤਰ ਪੈਦਾ ਹੋਣ ਕਰਕੇ ਅੱਜ ਉਹਦੇ ਘਰ ਦੇ ਚ ਬੜੀਆਂ ਵਧਾਈਆਂ ਦੇ ਰਹੇ, ਵਧਾਈਆਂ ਹੋ ਰਹੀਆਂ ਹਨ। ਆਨ ਮੁਬਾਰਕ ਮਾਨਵ ਦੇਵ ਹੈ। ਜਿਹੜੇ ਕੋਈ ਟਾਂਡੇ ਨਗਰ ਦੇ ਲੋਕ ਬਣਜਾਰੇ ਆ ਕੇ ਮੁਖੀ ਨੂੰ ਵਧਾਈਆਂ ਦੇ ਰਹੇ ਹਨ। ਔਰ ਪ੍ਰਸੰਨਤਾ ਸਭ ਕੀ ਲੇਵ ਹੈ, ਹਿਰਦੇ ਵਿੱਚ ਪ੍ਰਸੰਨ ਹੋਇਆ ਸਾਰਿਆਂ ਦੀਆਂ ਵਧਾਈਆਂ ਲੈ ਰਿਹਾ ਹੈ। ਮਿਲ ਕਰ ਦੇਤ ਅਸੀਸ ਵਿਸਾਲਾ। ਜਿੰਨੇ ਬਣਜਾਰੇ ਲੋਕ ਮਿਲ ਮਿਲ ਕੇ ਮੁਖੀ ਨੂੰ ਬਹੁਤ ਹੀ ਆਸ਼ੀਰਵਾਦਾਂ ਦਿੰਦੇ ਵੀ ਤੇਰਾ ਬੱਚਾ ਚਾਰ ਯੁਗਾਂ ਤੋਂ ਹੋਵੇ, ਲੰਮੀ ਉਮਰ ਵਾਲਾ ਹੋਵੇ। ਦਾਰਤ ਅਲਤਾ ਬਹੁਰ ਗੁਲਾਲਾ। ਫਿਰ ਇਸ ਤਰ੍ਹਾਂ ਉਹ ਬੜਾ ਜਿਹੜਾ ਸੰਘੜਿਆਂ ਦਾ ਆਟਾ ਜਿਹਾ ਹੈ ਅਤੇ ਗੁਲਾਲ ਹੈ ਉਹ ਲਾਲ ਰੰਗ ਜਿਹਦੇ ਵਿੱਚ ਕਸ਼ੋਈ ਜੀ ਪਾਈ ਹੁੰਦੀ ਹੈ, ਇਸ ਤਰ੍ਹਾਂ ਕੁਸੁੰਬੇ ਦਾ ਬਣਿਆ ਹੁੰਦਾ। ਕੁਸੁੰਬੇ ਦੇ ਫੁੱਲ ਲਾਲੋ ਲਾਲ ਹੁੰਦੇ, ਉਹਨੂੰ ਰਗੜ ਕੇ ਉਹ ਕੱਚਾ ਜਿਹਾ ਹੀ ਰੰਗਾ ਹੁੰਦਾ ਹੈ, ਬਹੁਤ ਚੂਚ ਹੁੰਦਾ, ਬਹੁਤ ਗੂੜਾ ਹੁੰਦਾ ਹੈ। ਇਸ ਤਰ੍ਹਾਂ ਜਿਹੜਾ ਖੁਸ਼ਬੂਦਾਰ ਗੁਲਾਲ ਹੈ ਅਤੇ ਸੰਘੇੜੀਆਂ ਦਾ ਆਟਾ ਜਿਹਾ ਜਿਹਦੇ ਵਿੱਚ ਖੁਸ਼ਬੂ ਜੀ ਪਾਈ ਰੰਗ ਜਿਹਾ ਪਾਇਆ, ਉਹ ਕਹਿੰਦੇ ਉੱਪਰ ਦੀ ਸਿੱਟਦੇ ਹਨ। ਜਿਵੇਂ ਹੋਲੀ ਨੂੰ ਲੋਕ ਰੰਗ ਰੰਗ ਜਿਹਾ ਪਾਉਂਦੇ, ਉਹ ਕਹਿੰਦੇ ਖੁਸ਼ੀਆਂ ਵਿੱਚ ਇੱਕ ਦੂਸਰੇ 'ਤੇ ਰੰਗ ਪਾ ਰਹੇ ਸਿੱਟ ਰਹੇ ਹੈ। ਤੇ ਉਪਬਨ ਮਹਿ ਸ੍ਰੀ ਗੁਰ ਆਏ। ਉਸ ਟਾਂਡਿਆਂ ਦਾ ਜਿਹੜਾ ਨਗਰ ਹੈ ਨਾ, ਬਣਜਾਰਿਆਂ ਦਾ ਨਗਰ ਹੈ, ਬਾਰ ਬਾਰ ਬਾਗ ਸੀ। ਗੁਰੂ ਨਾਨਕ ਸਾਹਿਬ ਜੀ ਉੱਥੇ ਆ ਪਹੁੰਚੇ ਹਨ, ਬੈਠੇ ਜਹ ਬਹੁ ਭੰਤ ਵਧਾਏ। ਉੱਥੇ ਇੱਕ ਨੇੜੇ ਜੇ ਹੋ ਕੇ ਬਾਗ ਦੇ ਬੈਠੇ ਹੈ, ਜਿੱਥੇ ਕਹਿੰਦੇ ਲੋਕ ਆ ਕੇ ਮੁਖੀ ਨੂੰ ਵਧਾਈਆਂ ਕਹਿ ਰਹੇ ਸੀ ਕਿ ਤੇਰੇ ਪੁੱਤਰ ਜੰਮਿਆ ਹੈ, ਤੈਨੂੰ ਵੀ ਸੌ ਸੌ ਵਧਾਈਆਂ, ਤੇਰਾ ਵੀ ਬੱਚਾ ਲੰਮੀ ਉਮਰ ਵਾਲਾ ਹੋਵੇ। ਕਰਤ ਬਿਲਾਸ ਸਾਂਝ ਭੀ ਗਵਨੇ। ਇਸ ਤਰ੍ਹਾਂ ਕਹਿੰਦੇ ਆਪੋ ਵਿੱਚ ਹੀ ਖੁਸ਼ੀਆਂ ਮੌਜ ਮੇਲੇ ਮਨਾਉਂਦਿਆਂ ਚਲੇ ਗਏ। ਜਦੋਂ ਸ਼ਾਮ ਹੋ ਗਈ ਹੈ, ਪ੍ਰਾਪਤ ਹੋਤ ਭਏ ਨਿਜ ਭਵਨੇ। ਬਣਜਾਰੇ ਆਪੋ ਆਪਣੇ ਘਰਾਂ ਵਿੱਚ ਜਾ ਪ੍ਰਵੇਸ਼ ਹੋਏ। ਨਹਿ ਸੁਧ ਸ੍ਰੀ ਨਾਨਕ ਕੀ ਲੀਨੇ। ਪਰ ਕਿਸੇ ਬਣਜਾਰੇ ਨੇ ਵੀ ਨਾ ਉਹਨਾਂ ਦੇ ਮੁਖੀਏ ਨੇ ਗੁਰੂ ਨਾਨਕ ਸਾਹਿਬ ਜੀ ਦੀ ਖਬਰ ਸਾਰ ਨਹੀਂ ਲਈ। ਮਿਲ ਕਰ ਕਿਸੇ ਨਾ ਬੰਧਨ ਕੀਨੀ। ਕਿਸੇ ਬਣਜਾਰੇ ਨੇ ਮਹਾਰਾਜ ਨੂੰ ਮਿਲ ਜੁੜ ਕੇ ਮੱਥਾ ਵੀ ਨਹੀਂ ਟੇਕਿਆ, ਨਮਸਕਾਰ ਵੀ ਨਹੀਂ ਕੀਤੀ। ਕਤਰੀ ਹਰਖ ਭਰੇ ਗਰਬਤ ਸੋ ਗਵਨੇ। ਖੁਸ਼ੀਆਂ ਨਾਲ ਭਰੇ ਹੋਏ, ਹੰਕਾਰ ਨਾਲ ਆਫਰੇ ਹੋਏ ਚਲੇ ਗਏ ਧੋਣ ਜੀ ਕੜਾ ਕੇ। ਨਹਿ ਸਨ ਮਾਨਹਿ ਲੱਖ ਗੁਣ ਭਵਨੇ। ਇਹ ਗੁਣਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਆ ਗਏ, ਜਾਣ ਕੇ ਕਿਸੇ ਨੇ ਸਨਮਾਨ ਹੀ ਨਹੀਂ ਕੀਤਾ ਹੈ। ਕਿਤਕ ਕਾਲ ਪੀਛੇ ਮਰਦਾਨੇ। ਜਦੋਂ ਰਾਤ ਜੀ ਪੈ ਗਈ ਹੈ, ਕੋਈ ਸਮੇਂ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਸ੍ਰੀ ਗੁਰ ਸੋਂ ਆਸ ਬਚਨ ਬਖਾਨੇ। ਨਾਨਕ ਸਾਹਿਬ ਜੀ ਦੇ ਸਾਥ ਇਸ ਤਰ੍ਹਾਂ ਦੇ ਬਚਨ ਕਹੇ ਹਨ। ਖੁਸ਼ੀ ਭਰੇ ਗਰਬਤ ਮਨ ਮੂਡੇ। ਮਹਾਰਾਜ ਦੇਖੋ ਆ ਜਿਹੜੇ ਬਣਜਾਰੇ ਮੂਰਖ ਮਤ ਵਾਲੇ ਹੈ, ਖੁਸ਼ੀ ਨਾਲ ਭਰੇ, ਹੰਕਾਰ ਨਾਲ ਭਰੇ ਹੋਏ। ਸੁੱਤ ਜਨਮੇ ਬਹੁ ਮੂਹ ਮੋਹ ਅਰੂਡੇ। ਮੇਰਾ ਪੁੱਤਰ ਇਹਨਾਂ ਦੇ ਮੁਖੀ ਦੇ ਪੈਦਾ ਹੋ ਗਿਆ ਹੈ, ਮੋਹ ਵਿੱਚ ਬੜੇ ਫਸੇ ਪਏ ਹੈ। ਤੁਮਰੋ ਕਛ ਸਨ ਮਾਨ ਨਕੀਨਾ। ਮਹਾਰਾਜ ਤੁਸੀਂ ਨੇੜੇ ਬੈਠੇ ਸੀ, ਕਿਸੇ ਬਣਜਾਰੇ ਨੇ ਆ ਕੇ ਪੂਰਾ ਮਾਤਰ ਤੁਹਾਡਾ ਸਨਮਾਨ ਸਤਿਕਾਰ ਨਹੀਂ ਕੀਤਾ। ਭੇਟ ਨ ਦੀਨ ਅਤੀਤ ਨ ਚੀਨਾ। ਇਹ ਕੋਈ ਸਾਧੂ ਬ੍ਰਗਤ ਆਏ ਆ, ਜਾਣ ਕੇ ਤੁਹਾਨੂੰ ਕੋਈ ਇਹਨਾਂ ਨੇ ਭੇਟਾ ਵੀ ਨਹੀਂ ਦਿੱਤੀ ਹੈ, ਭੇਟਾ ਵੀ ਨਹੀਂ ਚੜਾਈ ਹੈ। ਕਰ ਹੈ ਪਰਸ ਪਰ ਅਧਿਕ ਵਧਾਈ। ਮਹਾਰਾਜ ਆਪਾਂ ਦੇਖਦੇ ਰਹੇ ਆਪੋ ਵਿੱਚ ਇੱਕ ਦੂਸਰੇ ਨੂੰ ਬੜੀਆਂ ਵਧਾਈਆਂ ਦਿੰਦੇ, ਖੁਸ਼ੀਆਂ ਮਨਾਉਂਦੇ ਰਹੇ। ਇਹ ਮਤ ਮੰਦ ਰਹੇ ਗਰਬਾਈ। ਮਹਾਰਾਜ ਬਣਜਾਰੇ ਕਿਹੋ ਜਿਹੀ ਭੈੜੀ ਮਤ ਵਾਲੇ ਐਵੇਂ ਹੰਕਾਰ ਕਰ ਰਹੇ। ਗੁਰੂ ਕਹੈ ਇਹ ਬਾਲ ਜੋ ਜਾਇਓ। ਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨੇ, ਆ ਜਿਹੜਾ ਮੁਖੀ ਦੇ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਹੈ ਨਾ, ਸੋ ਆਪਣੋ ਰਿਣ ਲੈਣੇ ਆਇਓ। ਇਹ ਤਾਂ ਪਿਛਲੇ ਜਨਮ ਦਾ, ਕਹਿੰਦੇ ਇਹਦੇ ਪਿਓ ਨੇ ਕੋਈ ਕਰਜ਼ਾ ਦੇਣਾ ਸੀ, ਉਹ ਆਪਣੇ ਪਿਓ ਤੋਂ ਪਿਛਲੇ ਜਨਮ ਦਾ ਕਰਜ਼ਾ ਹੁਣ ਇਸ ਜਨਮ ਵਿੱਚ ਲੈਣ ਆਇਆ ਹੈ। ਪੂਰਬ ਜਨਮ ਜਿਤੋ ਇਸ ਪਾਹੀ। ਪਹਿਲੇ ਜਨਮ ਦੇ ਵਿੱਚ ਜਿੰਨਾ ਕਿਹਦਾ ਕਰਜ਼ਾ ਇਹਦੇ ਪਿਓ ਦੇ ਕੋਲ ਹੈਗਾ ਹੈ ਨਾ, ਸੋਲੇ ਭੋਰ ਹੋਤ ਮਰ ਜਾਹੀ। ਇਹ ਮਰਦਾ ਨੇ ਇਹਨੇ ਕਹਿੰਦੇ ਹਾਂ ਲੈ ਲਿਆ ਤੇ ਕੁਝ ਕੱਲ ਨੂੰ ਲੈ ਲੈਣਾ, ਤੇ ਸਵੇਰ ਸੁਣਦਿਆਂ ਇਹ ਬੱਚੇ ਨੇ ਅੱਖਾਂ ਮੀ ਜਾਣੀਆਂ ਨੇ, ਮਰ ਜਾਣਾ ਹੈ। ਇਸ ਕੋ ਦੈ ਹੈ ਸੰਕਟ ਭਾਰ। ਜਿਹੜਾ ਕਹਿੰਦੇ ਹੁਣ ਖੁਸ਼ੀਆਂ ਮਨਾਉਂਦਾ ਸ਼ੀਰ ਵਾਲਾ ਰਹਿੰਦਾ, ਉਹਨੂੰ ਬੱਚਾ ਕਹਿੰਦੇ ਮਰ ਕੇ ਬੜਾ ਭਾਰੀ ਦੁੱਖ ਦੇਊਗਾ। ਰੁਦਨ ਕਰਹਿ ਕਹਿ ਬਾਲ ਹਮਾਰਾ, ਵੀ ਸਾਡਾ ਬੱਚਾ ਚੜ੍ਹਾਈ ਕਰ ਗਿਆ, ਸਾਡਾ ਬੱਚਾ ਖਤਮ ਹੋ ਗਿਆ, ਕਹਿ ਕੇ ਰੋਣਾ ਕਰਨਗੇ। ਮੋਹ ਫਾਸ ਮੈਂ ਫਸ ਕਰ ਆਪਾ, ਜਿੰਨੇ ਜੀਵ ਹੈ ਆਪ ਹੀ ਕਹਿੰਦੇ ਮੋਹ ਦੀ ਫਾਹੀ ਵਿੱਚ ਫਸ ਫੁਸ ਕੇ। ਮਿਲ ਕਰ ਹੈ ਬਿਲਾਪ ਕਲਾਪਾ, ਕੱਲ ਨੂੰ ਦੇਖੀ ਮਰਦਾ ਮਿਆਂ ਸਾਰੇ ਮਿਲ ਕੇ ਜਿੱਥੇ ਹੁਣ ਖੁਸ਼ੀਆਂ ਮਨਾਉਂਦੇ ਆ ਸਾਰੇ, ਫਿਰ ਇਹ ਕਹਿੰਦੇ ਬਿਰਲਾਪ ਕਰਨਗੇ, ਰੋਣ ਪਿੱਟਣਗੇ। ਇਸ ਬਿਦ ਕਹਿ ਕਰ ਕੇ ਅਨੁਰਾਗਾ, ਇਸ ਤਰ੍ਹਾਂ ਮਹਾਰਾਜ ਨੇ ਬਚਨ ਕਹਿ ਕੇ ਤੇ ਪ੍ਰੇਮ ਦੇ ਵਿੱਚ ਆਏ ਹਨ। ਉਚਰਿਓ ਸ਼ਬਦ ਗਾਏ ਮੁਖ ਰਾਗਾ, ਇਸ ਤਰ੍ਹਾਂ ਵਿਰਾਗ ਦੇ ਵਿੱਚ ਆ ਕੇ ਗੁਰੂ ਮਹਾਰਾਜ ਨੇ ਮੁਖੋਂ ਸ਼ਬਦ ਕਹਿੰਦੇ ਸ੍ਰੀ ਰਾਗ ਵਿੱਚ ਉਚਾਰਨ ਕਰਕੇ ਇਹਨੂੰ ਗਾਇਆ ਹੈ। ਮਰਦਾਨੇ ਤਬ ਆਏ ਸਪਾਈ, ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਸਤਿਗੁਰੂ ਦੀ ਆਗਿਆ ਪਾਈ, ਲੇ ਰਬਾਬ ਸੁਰ ਤਾਰ ਬਜਾਈ, ਆਪਣੇ ਹੱਥਾਂ ਵਿੱਚ ਰਬਾਬ ਲੈ ਕੇ ਤੇ ਸੁਰ ਤਾਰ ਕਰਕੇ ਉਸਨੂੰ ਰਬਾਬ ਨੂੰ ਬਜਾਇਆ ਹੈ। ਸ੍ਰੀ ਮੁਖ ਵਾਕ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ, ਘਰ ਪਹਿਲਾ ਪਹਿਲਾ ਪਹਿਰ ਰਹਿਣ ਕੈ ਵਣਜਾਰਿਆ ਮਿੱਤਰਾ। ਸ੍ਰੀ ਰਾਗ ਜਿਹਦੇ ਵਿੱਚ ਚਾਰ ਪਹਿਰਿਆਂ, ਉਮਰ ਦੇ ਜਿਹੜੇ ਚਾਰ ਪਹਿਰ ਹੈ ਉਹਨਾਂ ਦੁਆਰਾ ਉਪਦੇਸ਼ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ ਘਰ ਪਹਿਲਾ ਪਹਿਲੇ ਸੁਰਤਾਲ ਵਿੱਚ ਗਾਉਣ ਦੀ ਆਗਿਆ ਹੈ, ਅਤੇ ਉੱਥੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੀ ਸ਼ਬਦ ਦੇ ਮੁੱਢ ਵਿੱਚ ਆਉਂਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਮੰਗਲ ਇੱਕ ਓਂਕਾਰ ਅਦਵੈਤ ਰੂਪ ਪਰਮੇਸ਼ਰ ਸਭ ਦਾ ਪ੍ਰਕਾਸ਼ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਇਸ ਤਰ੍ਹਾਂ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਅਤੇ ਮਰਦਾਨੇ ਨੇ ਇਹਨੂੰ ਸੁਰਤਾਲ ਰਬਾਬ ਨੂੰ ਕਰਕੇ ਗਾਇਆ। ਇੱਥੇ ਲਿਖ ਰਿਹਾ ਕਵੀ ਜੀ, ਪਹਿਲਾ ਪੈਰ ਰਹਿਣ ਕੈ ਬਣਜਾਰਿਆ ਮਿੱਤਰਾ। ਸਤਿਗੁਰੂ ਜੀ ਕਹਿੰਦੇ ਹੇ ਜੀਵ ਰੂਪ ਬਣਜਾਰੇ ਮਿੱਤਰ, ਅਵਸਥਾ ਰੂਪੀ ਰਾਤ ਦੇ ਪਹਿਲੇ ਪੈਰ ਦੇ ਵਿੱਚ ਹੁਕਮ ਪਿਆ ਗਰਭਾਸ, ਵਾਹਿਗੁਰੂ ਦੇ ਹੁਕਮ ਵਿੱਚ ਤੂੰ ਮਾਤਾ ਦੇ ਪੇਟ ਦੇ ਵਿੱਚ ਆ ਪਿਆ ਹੈ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਜੀਵ ਰੂਪ ਬਣਜਾਰੇ ਜਿਵੇਂ ਬਣਜਾਰਾ ਬਣਜ ਕਰਦਾ ਹੁੰਦਾ ਹੈ, ਸੌਦਾ ਪੱਤਾ ਵੇਚਦਾ ਹੁੰਦਾ ਹੈ, ਇਵੇਂ ਜੀਵ ਵੀ ਇੱਕ ਬਣਜਾਰਾ ਹੈ, ਇਹ ਵੀ ਸ਼ੁਭ ਅਤੇ ਅਸ਼ੁਭ ਜਿਹੜੇ ਕਰਮ ਕਰਦਾ ਹੈ ਇਹੀ ਸੌਦਾ ਵੇਚਦਾ ਕਰਦਾ, ਜਿਹੜੇ ਚੰਗੇ ਕਰਮ ਕਰਦਾ ਅਤੇ ਮਾੜੇ ਕਰਦਾ ਇਹੀ ਸੌਦਾ ਪੱਤਾ ਕਰਦਾ ਬਣਜ ਕਰਦਾ। ਇਸ ਕਰਕੇ ਜੀਵ ਨੂੰ ਬਣਜਾਰਾ ਕਿਹਾ, ਜੀਵ ਨੂੰ ਬਣਜਾਰੇ ਮਿੱਥੇ ਸ਼ੁਭ ਅਤੇ ਅਸ਼ੁਭ ਕਰਮ ਕਰਨ ਵਾਲੇ। ਇਸ ਤਰ੍ਹਾਂ ਕਹਿੰਦੇ ਉਲਟਾ ਹੋ ਕੇ ਤੂੰ ਹਿਰਦੇ ਦੇ ਅੰਦਰ ਪੇਟ ਦੇ ਅੰਦਰ ਤਪ ਕਰਦਾ ਸੀ। ਖਸਮ ਸੇਤੀ ਅਰਦਾਸ, ਖਸਮ ਦੇ ਸਾਥ ਤੂੰ ਅਰਦਾਸਾਂ ਕਰਦਾ ਸੀ ਕਿ ਹੇ ਪਰਮੇਸ਼ਰ ਮੈਨੂੰ ਇਹ ਪੇਟ ਤੋਂ ਬਾਹਰ ਕੱਢ, ਮੈਂ ਸਾਰੀ ਜ਼ਿੰਦਗੀ ਤੇਰਾ ਹੀ ਜਾਪ ਜਪੂੰਗਾ, ਤੇਰਾ ਹੀ ਧਿਆਨ ਧਰੂੰਗਾ, ਇਹ ਅਰਦਾਸਾਂ ਕਰਦਾ ਹੈ ਸੀ। ਖਸਮ ਸੇਤੀ ਅਰਦਾਸ ਵਖਾਣੈ, ਇਸ ਤਰ੍ਹਾਂ ਜੀਵ ਰੂਪ ਜੀਵ ਬਣਜਾਰੇ ਤੂੰ ਮਾਤਾ ਦੇ ਪੇਟ ਵਿੱਚ ਉਲਟੇ ਮੂੰਹ ਪਿਆ ਹੋਇਆ ਉਹ ਜਿਹੜਾ ਮਾਲਕ ਪਰਮੇਸ਼ਰ ਉਹਦੇ ਸਾਥ ਅਰਦਾਸ ਕਹਿੰਦਾ ਸੀ, ਬੇਨਤੀਆਂ ਕਰਦਾ ਸੀ। ਉਰਦ ਧਿਆਨ ਲਿਵ ਲਾਗਾ, ਇਸ ਤਰ੍ਹਾਂ ਉਲਟਿਆ ਹੋਇਆ ਤੇਰਾ ਜਿਹੜਾ ਧਿਆਨ ਹੈ ਲਿਵ ਦੁਆਰਾ ਪਰਮੇਸ਼ਰ ਵਿੱਚ ਲੱਗਿਆ ਹੋਇਆ ਸੀ। ਨਾਮ ਰਜਾਦ ਆਇਆ ਕਲ ਭੀਤਰ, ਜੀਵ ਰੂਪ ਬਣ ਜਾ ਰਹੇ ਬੇਮਰ ਜ਼ਿਆਦਾ ਤੋਂ ਤੂੰ ਇਹ ਜਿਹੜਾ ਕਲਯੁਗ ਦਾ ਸਮੇਂ ਦੇ ਵਿੱਚ ਆਇਆ ਹੈ। ਭਾਵ ਜਦੋਂ ਕੋਈ ਤੇੜ ਵਿੱਚ ਹੋ, ਜਦੋਂ ਕੋਈ ਨਾ ਤਾਂ ਤਹਿਮਤ ਹੋਵੇ, ਮਾੜਾ ਮੋਟਾ ਜਾਂ ਕੋਈ ਤੇੜ ਵਿੱਚ ਪਰਨਾ ਬੰਨ ਲੈਂਦੇ ਹੈ, ਨਗੇਟ ਢੰਗ ਲੈਂਦੇ ਹੈ, ਜਾਂ ਕੋਈ ਉਹ ਧੋਤੀ ਜੀ ਬੰਨ ਲੈਂਦੇ ਹੈ, ਜਾਂ ਕੋਈ ਕਛ ਜੀ ਪਾ ਲੈਂਦੇ, ਕੋਈ ਲੰਗੋਟੀ ਜੀ ਪਾ ਲੈਂਦੇ ਹੈ, ਕੁਛ ਨਾ ਪਾਇਆ ਹੋਵੇ ਨਾ ਤੇੜ ਨੂੰ ਬੇਮਰ ਜ਼ਿਆਦਾ ਕਹਿੰਦੇ ਨੰਗ ਤਿਰੰਗੇ ਨੂੰ। ਇਸ ਤਰ੍ਹਾਂ ਤੋਂ ਨੰਗ ਤਿਰੰਗਾ ਬੇਮਰ ਜ਼ਿਆਦਾ ਆਇਆ ਸੀ ਕਲਯੁਗ ਦੇ ਵਿੱਚ, ਜਾਂ ਕਲਯੁਗ ਦੇ ਵਿੱਚ ਬੇਮਰ ਜ਼ਿਆਦਾ, ਜਿਹੜਾ ਇਹ ਕਲਯੁਗ ਬੇਮਰ ਜ਼ਿਆਦਾ ਵਾਲਾ ਹੈ, ਜਿੱਥੇ ਕੋਈ ਦੀਨ ਮਾਨ ਨਹੀਂ ਕਿਸੇ ਨੇ, ਬਸ ਨਾ ਝੂਠ ਮੂਠ ਨਹੀਂ ਕੁਛ ਨਹੀਂ, ਆ ਪੈਲਸਾਂ ਵਿੱਚ ਜਾ ਕੇ ਦੇਖੋ, ਕਹਿੰਦੇ ਸੋਚਮ ਕੀ ਹੁੰਦੀ ਤੇ ਝੂਠ ਕੀ ਹੁੰਦੀ, ਐਵੇਂ ਕਹਿੰਦੇ ਭੈਣ। ਇਸ ਕਰਕੇ ਬੇਮਰ ਜ਼ਿਆਦਾ ਵਾਲਾ ਕਲਯੁਗ ਹੈ, ਜਿੱਥੇ ਕਿਸੇ ਦਾ ਕੋਈ ਦੀਨ ਮਾਨ ਨਹੀਂ ਹੈਗਾ, ਬਹੁ ਗਿਣਤੀ ਇਹਨਾਂ ਦੀ ਹੈ। ਇਸ ਕਰਕੇ ਬੇਮਰ ਜ਼ਿਆਦਾ ਕਲਯੁਗ ਹੈ ਵੀ ਇਹ ਜਿਹੜਾ ਬੇਮਰ ਜ਼ਿਆਦਾ ਵਾਲਾ ਕਲਯੁਗ ਹੈ, ਇਹਦੇ ਵਿੱਚ ਤੂੰ ਜੀਵ ਰੂਪ ਜੰਮਣ ਜਾ ਰਹੇ ਆ ਗਿਆ ਹੈ। ਬਾਹੜ ਜਾਸੀ ਨਾਗਾ, ਮੁੜ ਕੇ ਵੀ ਇੱਥੋਂ ਨੰਗ ਧੜੰਗਾ ਹੀ ਜਾਏਗਾ। ਸੂਖਮ ਜਿਹੜਾ ਸਰੀਰ ਹੈ ਉਹਦੇ 'ਤੇ ਉਹ ਕੱਫਣ ਜਿਹਾ ਪਾਇਆ ਹੁੰਦਾ, ਵਿੱਚੋਂ ਜਿਹੜਾ ਸੂਖਮ ਸਰੀਰ ਨਿਕਲ ਕੇ ਜਾਂਦਾ ਉਹਦੇ ਤਾਂ ਨਹੀਂ ਕੋਈ ਪਾਇਆ ਹੁੰਦਾ, ਉਹ ਤਾਂ ਨੰਗਾ ਹੀ ਹੁੰਦਾ। ਇਸ ਤਰ੍ਹਾਂ ਫਿਰ ਵੀ ਕਹਿੰਦੇ ਸੋ ਤੂੰ ਨੰਗਲ ਤਣੰਗਾ ਹੀ ਜਾਏਗਾ। ਜੈਸੀ ਕਲਮ ਬੁੜੀ ਹੈ ਮਸਤਕ, ਜੀਵ ਰੂਪ ਬਣ ਜਾ ਰਹੇ ਜਿਹੋ ਜੀ ਤੂੰ ਤੇਰੇ ਮੱਥੇ 'ਤੇ ਕਲਮ ਚੱਲ ਗਈ ਹੈ, ਵਗੀ ਹੈ, ਭਾਵ ਜਿਹੋ ਜਿਹਾ ਤੂੰ ਕਰਮ ਕੀਤੇ ਉਹੋ ਜੀ ਕਲਮ ਚੱਲ ਪਈ ਹੈ, ਬਾਗੀ ਮੱਥੇ 'ਤੇ ਲਿਖੇ ਗਏ ਹਨ। ਤੈਸੀ ਜੀੜੇ ਪਾਸ, ਜੀਵ ਉਹੋ ਜਿਹੇ ਜਿਹੜੇ ਕਰਮ ਕੀਤੇ ਹੈ ਤੇਰੇ ਕੋਲ ਹੋਣਗੇ, ਉਹਨਾਂ ਅਨੁਸਾਰ ਤੂੰ ਫਿਰ ਅੱਗੇ ਜਾ ਕੇ ਦੁੱਖ ਸੁੱਖ ਭੋਗੇਗਾ। ਕਹ ਨਾਨਕ ਪ੍ਰਾਣੀ ਪਹਿਲੇ ਪਹਿਰੇ, ਗੁਰੂ ਜੀ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਉਮਰ ਰੂਪ ਅਵਸਥਾ ਰੂਪ ਰਾਤ ਦੇ ਪਹਿਲੇ ਪਹਿਰ ਵਿੱਚ ਹੁਕਮ ਪਾਇਆ ਗਰਭਾਸ, ਵਾਹਿਗੁਰੂ ਦੇ ਹੁਕਮ ਵਿੱਚ ਤੂੰ ਮਾਤਾ ਦੇ ਪੇਟ ਦੇ ਵਿੱਚ ਆ ਪਿਆ ਉਲਟਾ ਹੋ ਕੇ। ਦੂਜੇ ਪਹਿਰ ਰੈਣਕਾ ਬਣ ਜਾ ਰਿਹਾ ਮਿੱਤਰਾ, ਮਹਾਰਾਜ ਕਹਿੰਦੇ ਹੇ ਜੀਵ ਰੂਪ ਬਣ ਜਾ ਰਹੇ ਮਿੱਤਰ, ਅਵਸਥਾ ਰੂਪ ਉਮਰ ਰੂਪ ਰਾਤ ਦੇ ਦੂਜੇ ਪਹਿਰ ਵਿੱਚ, ਜਦੋਂ ਤੂੰ ਪੈਦਾ ਹੋ ਗਿਆ ਬਾਹਰ ਆ ਗਿਆ, ਇਹ ਦੂਜਾ ਪੈਰ ਹੈ। ਵਿਸਰ ਗਿਆ ਧਿਆਨ, ਹੇ ਜੀਵ ਰੂਪ ਨਜ਼ਾਰੇ ਦੂਜਾ ਪੈਰ, ਜਦੋਂ ਇਹ ਤੂੰ ਜਨਮ ਹੋ ਗਿਆ, ਕਿੱਥੇ ਪੇਟ ਦੇ ਵਿੱਚ ਤੂੰ ਪਰਮੇਸ਼ਰ ਦਾ ਧਿਆਨ ਤਰਦਾ ਸੀ, ਚਾਰ ਕਰਦਾ ਸੀ ਵੀ ਮੈਨੂੰ ਇਹ ਕਾਲ ਕੋਠੜੀ ਵਿੱਚੋਂ ਨਰਕ ਵਿੱਚੋਂ ਕੱਢ, ਸਾਰੀ ਜ਼ਿੰਦਗੀ ਤੈਨੂੰ ਮੈਂ ਯਾਦ ਕਰੂੰ। ਕਹਿੰਦੇ ਪੈਦਾ ਹੁੰਦਿਆਂ ਸਾਰੀ ਤੈਨੂੰ ਵਾਹਿਗੁਰੂ ਦਾ ਧਿਆਨ ਕਰਨਾ ਭੁੱਲ ਗਿਆ। ਹੱਥੋ ਹੱਥ ਨਚਾਈਏ ਬਣ ਜਾ ਰਿਹਾ ਮਿੱਤਰਾ, ਜੀਵ ਰੂਪ ਬਣ ਜਾ ਰਹੇ ਬਾਲਕ ਰੂਪ ਦੇ ਵਿੱਚ, ਹੱਥਾਂ ਹੱਥਾਂ ਵਿੱਚ ਤੈਨੂੰ ਨਚਾਇਆ ਜਾਂਦਾ ਹੈ। ਜੋ ਜਸਦਾ ਘਰ ਕਾਨ, ਜਿਵੇਂ ਜਸੋਦਾ ਦੇ ਘਰ ਦੇ ਵਿੱਚ ਕ੍ਰਿਸ਼ਨ ਜੀ ਨੂੰ ਖਲਾਇਆ ਜਾਂਦਾ ਸੀ, ਨਚਾਇਆ ਜਾਂਦਾ ਸੀ ਹੱਥਾਂ ਤੇ, ਹੱਥੋ ਹੱਥ ਨਚਾਈਏ ਪ੍ਰਾਣੀ, ਪ੍ਰਾਣਾ ਧਾਰੀ ਜੀਵ, ਕਿਤੇ ਕੋਈ ਮਾਂ ਕਿਤੇ ਭੈਣ ਕਿਤੇ ਚਾਚਾ ਤਾਇਆ ਹਰ ਇੱਕ ਹੱਥੇ ਵਿੱਚ ਲੈ ਕੇ ਤੈਨੂੰ ਨਚਾਉਂਦੇ। ਮਾਤ ਕਹੇ ਸੁੱਤ ਮੇਰਾ, ਜਿਹੜੀ ਮਾਂ ਹੈ ਮੋਹ ਵਿੱਚ ਫਸੀ ਹੋਈ, ਕਹਿੰਦੀ ਇਹ ਮੇਰਾ ਪੁੱਤਰ ਹੈ, ਇਹ ਸਾਡੀ ਕੁਲ ਦਾ ਦੀਵਾ ਹੈ। ਚੇਤ ਅਚੇਤ ਮੂੜ ਮਨ ਮੇਰੇ, ਕਹਿੰਦੇ ਹੇ ਮੂਰਖ ਮੇਰੇ ਮਨ, ਅਚੇਤ ਭੁੱਲਿਆ ਹੋਇਆ ਪਰਮ ਭੁੱਜੇ ਹੋਏ ਮੂਰਖ ਮਨ, ਵਾਹਿਗੁਰੂ ਨੂੰ ਚੇਤੇ ਕਰ। ਅੰਤ ਨਹੀਂ ਕਛ ਤੇਰਾ, ਅੰਤ ਨੂੰ ਅਖੀਰ ਨੂੰ ਤੇਰਾ ਕੋਈ ਨਹੀਂ ਹੋਣਾ, ਨਾ ਮਾਂ ਪਿਓ, ਨਾ ਸਾਗ ਸੰਬੰਧੀ, ਨਾ ਭੈਣ ਤਰਾਦਿਕ। ਜਿਨ ਰਚ ਰਚਿਆ ਤਿਸ ਹੈ ਨ ਜਾਣੈ, ਜਿਸ ਪਰਮੇਸ਼ਰ ਨੇ ਪਹਿਲਾਂ ਪੰਜਾਂ ਤੱਤਾਂ ਨੂੰ ਰਚ ਕੇ ਫਿਰ ਤੇਰੇ ਸੀਨ ਨੂੰ ਰਚਿਆ ਹੈ, ਬਣਾਇਆ ਹੈ, ਉਸ ਨੂੰ ਤੂੰ ਕੋਈ ਜਾਣਦਾ ਹੀ ਨਹੀਂ, ਸਮਝਦਾ ਹੀ ਨਹੀਂ ਹੈ। ਮਨ ਭੀਤਰ ਧਰ ਗਿਆਨ, ਇਸ ਕਰਕੇ ਹੇ ਜੀ ਰੂਪਨ ਜਾ ਰਹੇ, ਮਨ ਦੇ ਅੰਦਰ ਵਾਹਿਗੁਰੂ ਦਾ ਵੀ ਧਿਆਨ ਤੂੰ ਧਾਰ ਰੱਖ। ਕਹੋ ਨਾਨਕ ਪ੍ਰਾਣੀ ਦੂਜੈ ਪਹਿਰੈ। ਗੁਰੂ ਮਹਾਰਾਜ ਕਹਿੰਦੇ ਹੇ ਪ੍ਰਾਣਾ ਧਾਰੀ ਜੀਵ, ਅਮਰ ਰੂਪ ਰਾਜ ਦੇ ਦੂਜੇ ਪੈਰ ਵਿੱਚ ਵਿਸਰ ਗਿਆ ਧਿਆਨ, ਵਾਹਿਗੁਰੂ ਦਾ ਜਿਹੜਾ ਧਿਆਨ ਕਰਨਾ ਬਿਲਕੁਲ ਹੀ ਭੁੱਲ ਗਿਆ। ਬਾਲਕ ਅਵਸਥਾ ਵਿੱਚ ਤੂੰ ਪਰਮੇਸ਼ਰ ਨੂੰ ਚੇਤੇ ਕਰਦਾ ਹੀ ਨਹੀਂ ਹੈ। ਤੀਜੇ ਪਹਿਰ ਰਹਿਣ ਕੇ ਵਣ ਜਾ ਰਹੇ ਆ ਮਿੱਤਰਾ, ਜੀਵ ਰੂਪੀ ਬਣ ਜਾ ਰਹੇ ਅਮਰ ਰੂਪ ਰਾਜ ਦੇ ਤੀਸਰੇ ਪਹਿਰ ਦੇ ਵਿੱਚ ਭਾਵ ਜਵਾਨੀ ਵਿੱਚ ਆ ਕੇ। ਧਨ ਜੋਬਨ ਸਹੁ ਚਿੱਤ, ਕਹਿੰਦੇ ਜਦੋਂ ਜਵਾਨੀ ਆ ਗਈ ਇਹਦੇ ਵਿੱਚ ਚਿੱਤ ਲੱਗ ਗਿਆ, ਤੇ ਧਨ ਧਨ ਦੇ ਵਿੱਚ ਤੇਰਾ ਚਿੱਤ ਲੱਗ ਗਿਆ ਹੈ। ਹਰ ਕਾ ਨਾਮ ਨਚੇਤ ਹੀ ਵਣ ਜਾ ਰਹੇ ਆ ਮਿੱਤਰਾ, ਜੀ ਰੂਪ ਵਣ ਜਾ ਰਹੇ ਜਵਾਨੀ ਵਿੱਚ ਆ ਕੇ ਤੂੰ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਕਰਦਾ, ਯਾਦ ਹੀ ਨਹੀਂ ਕਰਦਾ। ਬੱਧਾ ਛੁੱਟਾ ਹੈ ਚਿੱਤ, ਇਸ ਕਰਕੇ ਕਹਿੰਦੇ ਤੂੰ ਬੰਧਨਾ ਵਿੱਚ ਬੱਧਾ ਹੋਇਆ, ਛੁੱਟ ਜਾਂਦਾ ਛੁੱਟ ਜਾਵੇ। ਹਰ ਕਾ ਨਾਮ ਨਚੇਤ ਪ੍ਰਾਣੀ, ਕਹਿੰਦੇ ਹੇ ਪ੍ਰਾਣਾ ਧਾਰੀ ਤੂੰ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਕਰਦਾ ਹੈ। ਬਿਕਲ ਭਇਆ ਸੰਗ ਮਾਇਆ, ਮਾਇਆ ਦੇ ਨਾਲ ਕਹਿੰਦੇ ਤੂੰ ਬਹੁਤ ਹੀ ਵਿਆਕੁਲ ਹੋ ਗਿਆ ਹੈ, ਟੈਨਸ਼ਨ ਬਣੀ ਰਹਿੰਦੀ ਹੈ, ਸ਼ਾਂਤ ਰਹਿੰਦਾ ਹੈ। ਜਿਸ ਗ੍ਰਹਿ ਬਹੁਤ ਸਹਿ ਗ੍ਰਹਿ ਚਿੰਤਾ ਵਾਲੀ ਗੱਲ ਹੋ ਗਈ ਹੈ। ਧਨ ਸਹੁ ਰਤਾ ਜੋਬਨ ਮਤਾ, ਧਨ ਦੇ ਨਾਲ ਹੀ ਤੂੰ ਤਦਾ ਕਰ ਧਨੀ ਗਿਣੀ ਜਾਂਦਾ ਹੈ, ਜਵਾਨੀ ਵਿੱਚ ਮਸਤ ਹੋਇਆ ਪਿਆ ਹੈ। ਪਹਿਲਾ ਜਨਮ ਗਵਾਇਆ, ਜਿਹੜਾ ਤੈਨੂੰ ਇਹਲਾ ਕੀ ਸੁੰਦਰ ਮਨੁੱਖ ਜਨਮ ਮਿਲਿਆ ਸੀ ਉਹ ਤੂੰ ਗਵਾਇਆ ਹੈ। ਮਨੁੱਖਾ ਜਨਮ ਇਹਲਾ ਕੀ ਤੂੰ ਨਿਸ਼ਫਲ ਬਿਰਥ ਗਵਾ ਦਿੱਤਾ, ਜਵਾਨੀ ਵਿੱਚ ਹੀ ਕੁਕਰਮ ਕਰ ਕਰਕੇ। ਧਰਮ ਸੇਤੀ ਵਾਪਾਰ ਨਕੀਤੋ, ਧਰਮ ਦੇ ਸਾਥ ਤੈਨੇ ਕੋਈ ਪੁੰਨ ਦਾਨ ਕਰਨ ਰੂਪੀ ਵਪਾਰ ਨਹੀਂ ਕੀਤਾ, ਸ਼ੋ ਕਰਨ ਰੂਪੀ ਵਪਾਰ ਨਹੀਂ ਕੀਤਾ ਹੈ। ਕਰਮ ਨਕੀਤੋ ਮਿੱਤ, ਇਸੇ ਤਰ੍ਹਾਂ ਹੇ ਜੀ ਰੂ ਮਿੱਤਰ ਤੂੰ ਚੰਗਾ ਕੋਈ ਕਰਮ ਨਹੀਂ ਕੀਤਾ, ਜਾਂ ਆਪਣੇ ਜਿਹੜੇ ਚੰਗੇ ਕਰਮ ਕਰਨ ਰੂਪੇ ਚੰਗੇ ਮਿੱਤਰ ਬਣਾਏ ਹਨ। ਕਹ ਨਾਨਕ ਤੀਜੈ ਪਹਿਰ ਪ੍ਰਾਣੀ, ਕਰਮ ਕਰਨ ਵੈਰੀ ਬਣੇ ਬਣਾਏ। ਗੁਰੂ ਮਹਾਰਾਜ ਕਹਿੰਦੇ ਹੇ ਜੀ ਰੂਪਨ ਜਾ ਰਹੇ ਅਮਰ ਰੂਪ ਰਾਜ ਦੇ ਚੌਥੇ ਪੈਰ ਦੇ ਤੀਜੇ ਪੈਰ ਵਿੱਚ ਧਨ ਜੋਬਨ ਸਹੁ ਚਿੱਤ, ਕਿਹੜਾ ਤੇਰਾ ਧਨ ਵਿੱਚ ਚਿੱਤ ਲੱਗ ਰਿਹਾ ਜਾਂ ਜਵਾਨੀ ਵਿੱਚ ਲੱਗਿਆ ਵੀ ਮੈਂ ਬਹੁਤ ਜਵਾਨ ਬੋੜਾ ਸੋਹਣਾ ਸੁਨੱਖਾ। ਚੌਥਾ ਪਹਿਰ ਰਹਿਣ ਕੈ ਵਣ ਜਾ ਰਹੇ ਆ ਗੁਰੂ ਮਹਾਰਾਜ ਕਹਿੰਦੇ ਹੇ ਜੀਵ ਰੂਪਨ ਜਾ ਰਹੇ ਮਿੱਤਰ ਅਮਰ ਰੂਪ ਰਾਜ ਦੇ ਚੌਥੇ ਪੈਰ ਵਿੱਚ ਲਾਵੀ ਆਇਆ ਖੇਤ, ਕਹਿੰਦੇ ਸਰੀਰ ਕਰਕੇ ਬਿਰਧ ਹੋ ਗਿਆ ਹੈ, ਤੇਰਾ ਜਿਹੜਾ ਇਹ ਸਰੀਰ ਰੂਪੀ ਖੇਤ ਹੈ ਇਹ ਕਹਿੰਦੇ ਪੱਕ ਗਿਆ, ਬੁੱਢਾ ਹੋ ਗਿਆ। ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਲਾਵਿਆਂ 'ਤੇ ਆ ਗਿਆ, ਭਾਵ ਜਿਹੜੇ ਕੋਈ ਇਹ ਖੇਤ ਨੂੰ ਵੱਢਣ ਵਾਸਤੇ ਲਾਭਿਆਂ ਵਾਸਤੇ ਤਿਆਰ ਹੋ ਗਿਆ ਹੈ। ਜਾ ਜਮ ਪਕੜ ਚਲਾਇਆ ਬਣ ਜਾ ਰਹੇ ਆ ਮਿੱਤਰਾ, ਜੀ ਰੂਪਨ ਜਾ ਰਹੇ ਮਿੱਤਰ ਜਦੋਂ ਜਮਾਂ ਨੇ ਪਕੜ ਕੇ ਤੈਨੂੰ ਅੱਗੇ ਚਲਾ ਲਿਆ ਤੋਰ ਰਿਹਾ, ਕਿਸੇ ਨਾ ਮਿਲਿਆ ਭੇਤ ਕਰਦੇ ਜੀਆ ਜਾਂ ਤੈਨੂੰ ਕਿਸੇ ਨੂੰ ਤੇਰੇ ਜਾਣ ਦਾ ਲੈ ਕੇ ਜਾਣ ਦਾ ਭੇਤ ਨੀ ਮਿਲਿਆ ਹੈ, ਭੇਤ ਚੇਤ ਹਰ ਕਿਸੇ ਨਾ ਮਿਲਿਓ। ਇਸ ਕਰਕੇ ਕਹਿੰਦੇ ਕਰਦੇ ਜੀ ਜਾਂ ਤੈਨੂੰ ਕਿਸੇ ਨੂੰ ਭੇਤ ਨੀ ਮਿਲਿਆ, ਤੂੰ ਵਾਹਿਗੁਰੂ ਨੂੰ ਚੇਤੇ ਕਰ। ਜਾ ਜਮ ਪਕੜ ਚਲਾਇਆ, ਕਹਿੰਦੇ ਜਮਾਂ ਨੇ ਪਕੜ ਕੇ ਅੱਗੇ ਤੈਨੂੰ ਚਲਾ ਲਿਆ ਤੋਰ ਲਿਆ, ਕਿਸੇ ਨੂੰ ਪਤਾ ਨੀ ਚੱਲਿਆ ਹੈ, ਡਾਕਟਰਾਂ ਦੀਆਂ ਵੀ ਨਵਜਾਂ ਜੀਆਂ ਫੜੀਆਂ ਰਹਿੰਦੀਆਂ, ਕਰਦੇ ਜਿੰਨੇ ਜੀਆ ਜੰਤ ਕੋਲ ਬੈਠੇ ਹੁੰਦੇ ਹੈ, ਕਿਸੇ ਨੂੰ ਕੋਈ ਨੀ ਪਤਾ ਚੱਲਦਾ ਵੀ ਕਦੋਂ ਲੈ ਗਏ ਹਨ। ਝੂਠਾ ਰੁਦਨ ਹੋਆ ਦੋ ਆਲੇ, ਕਹਿੰਦੇ ਤੇਰੇ ਆਲੇ ਦੁਆਲੇ ਐਵੇਂ ਝੂਠਾ ਮੁੱਠਾ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਖਿਨ ਮਹਿ ਭਇਆ ਪਰਾਇਆ, ਆਪਣਾ ਮੰਨਦੇ ਸੀ ਜਦੋਂ ਸਰੀਰ ਵਿੱਚੋਂ ਨਿਕਲ ਗਿਆ ਜੀ, ਪਰ ਕਹਿੰਦੇ ਵੀ ਤੂੰ ਕਹਿੰਦੇ ਪਰਾਇਆ ਹੋ ਗਿਆ, ਬਗਾਨਾ ਬੜ ਗਿਆ, ਕੋਈ ਨੀ ਤੇਰੇ ਕੋਲ ਬਹਿੰਦਾ ਹੈ। ਸਾਈ ਵਸਤ ਪ੍ਰਾਪਤ ਹੋਈ, ਇਸ ਕਰਕੇ ਉਹੀ ਤੈਨੂੰ ਕਹਿੰਦੇ ਵਸਤੂ ਪ੍ਰਾਪਤ ਹੋਈ ਹੈ। ਜਿਸੋ ਲਾਇਆ ਹੇਤ ਉਹੀ ਜੀ ਤੈਨੂੰ ਸਰੀਰ ਰੂਪੀ ਵਸਤੂ ਪ੍ਰਾਪਤ ਹੋਈ ਜਾਂ ਸਰੀਰ ਮਿਲ ਗਿਆ ਜਿਸ ਵੇਲੇ ਅੰਤ ਸਮੇਂ ਵਿੱਚ ਤੂੰ ਜਿਸ ਪਾਸੇ ਹੇਤ ਲਾਇਆ ਸੀ, ਮੋਹ ਲਾਇਆ ਪ੍ਰੇਮ ਲਾਇਆ ਸੀ, ਜਿੱਦਣ ਨੂੰ ਤੇਰੀ ਸੁਰਤ ਗਈ ਉਹੇ ਜਿਹਾ ਸਰੀਰ ਤੈਨੂੰ ਮਿਲ ਗਿਆ। ਕਹ ਨਾਨਕ ਪ੍ਰਾਣੀ ਚੌਥਾ ਪਹਿਰ। ਮਹਾਰਾਜ ਕਹਿੰਦੇ ਭਾਈ ਪ੍ਰਾਣਾਧਾਰੀ ਜੀ ਉਮਰ ਰੂਪ ਦਾ ਆਪਦੇ ਚੌਥੇ ਪੈਰ ਦੇ ਵਿੱਚ ਲਾਵੀ ਲੁਣਿਆ ਖੇਤ। ਤੇਰਾ ਸਰੀਰ ਰੂਪੀ ਜਿਹੜਾ ਖੇਤ ਸੀ, ਇਹ ਜਿਹੜੇ ਜਮ ਰੂਪੀ ਲਾਵੇ ਆ ਵਾਢੇ, ਇਹਨਾਂ ਨੇ ਲੁਣ ਲਿਆ, ਕੱਟ ਲਿਆ। ਜਿਹੜੀ ਆ ਸੂਖਮ ਸਰੀਰ ਰੂਪ ਖੇਤੀ ਸੀ, ਇਹਨੂੰ ਕੱਢ ਲਿਆ ਹੈ। ਸੂਖ ਸਰੀਰ ਨੂੰ ਜਿਹੜਾ ਕੱਟਣਾ ਹੈ, ਵਿੱਚੋਂ ਕੱਢ ਲੈਣਾ, ਇਹੀ ਖੇਤੀ ਨੂੰ ਕੱਟਣਾ ਹੈ। ਜਮ ਰੂਪ ਲਾਜਿਆਂ ਨੇ ਸੂਖਮ ਸਰੂਪ ਖੇਤੀ ਨੂੰ ਕਹਿੰਦੇ ਉਹ ਲੁਣ ਲਿਆ, ਕੱਟ ਲਿਆ, ਵੱਢ ਲਿਆ ਹੈ। ਚੌਪਈ ਜਬ ਨਿਸ ਬੀਤ ਗਈ ਭੁਨ ਸਾਰਾ। ਜਦੋਂ ਮਰਦਾਨੇ ਨੇ ਸ਼ਬਦ ਗਾਇਆ ਹੈ, ਗੁਰੂ ਨਾਨਕ ਸਾਹਿਬ ਜੀ ਨੇ ਪਹਿਲਾਂ ਉਚਾਰਿਆ ਹੈ, ਇਹ ਵਿਰਾਜ ਗਏ ਆਪ ਜੀ। ਜਦੋਂ ਕਹਿੰਦੇ ਰਾਤ ਬੀਤ ਗਈ ਤੇ ਫਿਰ ਸਵੇਰ ਹੋਇਆ, ਮਰਤ ਵੇੜਾ ਹੋਇਆ ਹੈ। ਬਾਲਕ ਮਰਗਾ ਪਰੀ ਪੁਕਾਰ। ਇਸ ਬੱਚੇ ਦੇ ਸੰਬੰਧ ਵਿੱਚ ਖੁਸ਼ੀਆਂ ਮਨਾਉਂਦੇ ਸੀ, ਕਹਿੰਦੇ ਉਹ ਬਸ ਤੜਕੇ ਅੰਮ੍ਰਿਤ ਵੇੜੇ ਸਰੀਰ ਛੱਡ ਗਿਆ ਤੇ ਫਿਰ ਪੁਕਾਰ ਪੈ ਗਈ ਹੈ, ਲੱਗ ਗਈ ਚਾਂਗਰਾ ਮਾਰਨ। ਰੁਦਨ ਕਰੈ ਮਿਲ ਕੇ ਬਹੁ ਨਾਰੀ। ਬਹੁਤੇ ਇਸਤਰੀ ਪੁਰਸ਼ ਮਿਲ ਕੇ ਫਿਰ ਰੋਣਾ ਪਿੱਟਣਾ ਕਰਦੇ ਹਨ। ਪਰ ਉਖਾਰ ਸੀਸ ਕੇ ਡਾਰੀ। ਜਿਹੜੀ ਮਾਂ ਹੈ, ਹੋਰ ਜਿਹੜੇ ਹੈ, ਕਹਿੰਦੀ ਆਪਣੇ ਸਿਰ ਦੇ ਜਿਹੜੇ ਬਾਲ ਹੈ ਪੁੱਟ ਪੁੱਟ ਕੇ ਸੁੱਟਦੇ ਹਨ। ਨਿਕਸੇ ਵਹਿਰ ਬਾਲ ਕੋ ਲੀਨਾ। ਇਸੇ ਤਰ੍ਹਾਂ ਜਿਹੜਾ ਬੱਚਾ ਮਰ ਗਿਆ ਨੂੰ ਕਹਿੰਦੇ ਲੈ ਕੇ ਤੇ ਬਾਹਰ ਨਿਕਲ ਪਏ ਹਨ। ਖਨ ਕੈ ਧਾਰਾ ਦਾਬ ਸੋ ਦੀਨਾ। ਹਾਂ, ਮਿੱਟੀ ਧਰਤੀ ਵਿੱਚੋਂ ਆ ਜਾ ਪੁੱਟ ਕੇ ਤੇ ਇਸ ਤਰ੍ਹਾਂ ਨੂੰ ਦੱਬ ਦਿੱਤਾ ਹੈ, ਕਿਉਂਕਿ ਛੋਟਾ ਬੱਚੇ ਦਾ ਸਰੀਰ ਕੋਮਲ ਜਿਹਾ ਹੁੰਦਾ, ਉਸਦਾ ਸੰਸਕਾਰ ਘੱਟ ਹੀ ਕਰਦੇ ਨੇ, ਇਸ ਤਰ੍ਹਾਂ ਦੱਬ ਦੁੱਬ ਦਿੰਦੇ ਹੁੰਦੇ ਨੇ। ਕਹਿੰਦੇ ਇਸ ਤਰ੍ਹਾਂ ਟੋਆ ਜਾ ਪੁੱਟ ਕੇ ਉਹਨੂੰ ਬਾਹਰ ਲਿਜਾ ਕੇ ਦੱਬ ਦਿੱਤਾ, ਦਫਨਾ ਦਿੱਤਾ ਹੈ। ਕਰੈ ਬਿਰਲਾਪ ਅਨੇਕ ਪ੍ਰਕਾਰ। ਇੰਨੇ ਬਣਜਾਰਿਆਂ ਦਾ ਪਿੰਡ ਹੈ, ਉਹ ਇਕੱਠਾ ਹੋ ਕੇ ਅਨੇਕਾਂ ਤਰ੍ਹਾਂ ਨਾਲ ਬਿਰਲਾਪ ਕਰ ਲਿਆ ਹੈ। ਵੱਡੇ ਗ੍ਰਾਮ ਵਹਿ ਸ਼ੋਕ ਅਪਾਰ। ਟਾਂਡੇ ਨਗਰ ਦੇ ਵਿੱਚ ਬੜਾ ਭਾਰੀ ਸ਼ੋਕ ਗਮ ਵੱਧ ਗਿਆ ਹੈ। ਤਿੰਨ ਬਿਲੋਕ ਬੋਲੇ ਉਹ ਮਰਦਾਨਾ। ਉਹਨਾਂ ਪਿੰਡ ਦੇ ਲੋਕਾਂ ਨੂੰ ਬਹੁਤਾ ਰੋਂਦਿਆਂ ਪੁੱਟਦਿਆਂ ਵੇਖ ਕੇ ਭਾਈ ਮਰਦਾਨਾ ਜੀ ਬੋਲੇ ਹਨ। ਪੂਰਬ ਇਨਕੇ ਹਰਖ ਮਹਾਨਾ। ਪਹਿਲਾਂ ਤਾਂ ਮਹਾਰਾਜ ਕੱਲ ਆਪਾਂ ਦੇਖਦੇ ਹਾਂ ਸਾਰੀ ਦਿਹਾੜੀ ਇਹਨਾਂ ਦੇ ਘਰ ਦੇ ਵਿੱਚ ਬੜੀਆਂ ਖੁਸ਼ੀਆਂ, ਪਿੰਡ ਬੜਾ ਖੁਸ਼ੀਆਂ ਮਨਾਉਂਦਾ ਸੀ। ਅਬ ਹੋਇਓ ਸੁਤ ਸ਼ੋਕ ਵਿਸਾਲਾ। ਮਹਾਰਾਜ ਮੁਖੀ ਦਾ ਪੁੱਤਰ ਮਰ ਗਿਆ ਤੇ ਹੁਣ ਕਿੰਨਾ ਬੇਅੰਤੀ ਸ਼ੋਕ ਗਮ ਹੋ ਗਿਆ। ਰੁਦਨ ਕਰਤ ਅਚਰਜ ਗਤ ਕਾਲਾ। ਕਹਿੰਦੇ ਕਾਲ ਦੀ ਕਹਿੰਦੇ ਚਰ ਜੀ ਗਤੀ ਹੈ ਵੀ, ਇਸ ਕਰਕੇ ਹੁਣ ਮੋਹ ਵਿੱਚ ਫਸੇ ਰੋਈ ਜਾਂਦੇ, ਕਾਲੇ ਨੱਚੀ ਟੱਪੀ ਜਾਂਦੇ ਸਨ। ਮੋਹ ਫਸੇ ਨਰ ਦੁੱਖ ਸੁੱਖ ਮਾਨਤ। ਰਾਜ ਵੀ ਦੇਖੋ, ਮੋਹ ਦੇ ਵਿੱਚ ਫਸੇ ਹੋਏ ਲੋਕ ਦੁੱਖ ਸੁੱਖ ਨੂੰ ਮੰਨਦੇ ਹਨ। ਕਰਤਾ ਹਰਤਾ ਨਹਿ ਪਹਿਚਾਨਤ। ਪਰਮੇਸ਼ਰ ਹੀ ਸਾਰੇ ਸਰੀਰਾਂ ਨੂੰ ਬਣਾਉਣ ਵਾਲਾ ਹੈ, ਉਹੀ ਸਰੀਰਾਂ ਨੂੰ ਨਾਸ ਕਰਨ ਵਾਲਾ ਹੈ। ਉਹ ਪਰਮੇਸ਼ਰ ਨੂੰ ਬਣਾਉਣ ਵਾਲਾ, ਨਾਸ ਕਰਨ ਵਾਲਾ ਕੋਈ ਨਹੀਂ ਪਛਾਣਦੇ, ਮੋਹ ਵਿੱਚ ਫਸ ਕੇ ਆਪਣਾ ਬੰਨ ਕੇ ਰੋਈ ਪਿੱਟੀ ਜਾਂਦੇ ਹਨ। ਸੁਣ ਕਰ ਸ੍ਰੀ ਗੁਰ ਪਰਮ ਉਦਾਰਾ। ਗੁਰੂ ਮਹਾਰਾਜ ਜੀ ਨੇ ਮਰਦਾਨੇ ਤੋਂ ਸੁਣ ਕੇ ਜੋ ਮਹਾਨ ਸਖੀ ਦੱਸਦੇ ਹਨ, ਤਿਹ ਛਿਨ ਏਕ ਸਲੋਕ ਉਚਾਰਾ। ਉਹ ਸਵੇਰੇ ਆਪਣੇ ਮੁਕਾਰਬਿੰਦ ਤੋਂ ਇੱਕ ਹੋਰ ਸਲੋਕ ਉਚਾਰਨ ਕੀਤਾ। ਸਲੋਕ ਜਿਤ ਮੋਹ ਮਿਲੈ ਮੁਮਾਰਖੀ। ਮਹਾਰਾਜ ਕਹਿੰਦੇ ਮਰਦਾਨ ਨੇ ਜਿਸ ਮੂੰਹ ਨੂੰ ਲੱਖਾਂ ਜਿਹੜੀਆਂ ਮੁਬਾਰਕਾਂ ਮਿਲਦੀਆਂ, ਲੱਖਾਂ ਵਧਾਈਆਂ ਮਿਲਦੀਆਂ ਹਨ, ਲੱਖ ਲੱਖ ਮਿਲਣ ਅਸੀਸ, ਲੱਖਾਂ ਲੱਖਾਂ ਹੀ ਕਹਿੰਦੇ ਆਸ਼ੀਰਵਾਦਾਂ ਮਿਲਦੀਆਂ ਵੀ ਇਹ ਬਹੁਤ ਲੰਮੀ ਉਮਰ ਵਾਲਾ ਹੋਵੇ। ਸੇ ਮੁਖ ਰੋਂਦੇ ਡਿੱਠ ਮੈਂ। ਦੇਖ ਲਓ ਅੱਜ ਉਹ ਜਿਹੜੇ ਮੂੰਹ ਹੈ ਉਹ ਰੋਂਦੇ ਹੋਏ ਦੇਖੇ ਜਾਂਦੇ ਹਨ। ਮਿਲ ਮਿਲ ਪਿੱਟਾ ਨਸੀਸ, ਆਪੋ ਵਿੱਚ ਹੀ ਮਿਲ ਮਿਲ ਕੇ ਕਹਿੰਦੇ ਸਿਰ ਪਿੱਟਦੇ ਹੈ, ਸਿਰ ਦੇ ਵਾਲ ਜੇ ਪੜਦੇ ਸਿਆਪੇ ਕਰਦੇ ਹਨ। ਚੌਪਈ ਇਸ ਪ੍ਰਕਾਰ ਕਹਿ ਕੇ ਜਗ ਸਾਈ, ਇਸ ਤਰ੍ਹਾਂ ਦੇ ਜਿਹੜੇ ਜਗਤ ਦੇ ਮਾਲਕ ਆਪਣੇ ਮੁਖੋਂ ਮਰਦਾਨੇ ਨੂੰ ਕਹਿ ਕੇ, ਆਨ ਥਾਨ ਗਮਨੇ ਮਨ ਭਾਈ, ਜਿਵੇਂ ਮਨ ਨੂੰ ਪਾਇਆ ਚੰਗਾ ਲੱਗਿਆ ਕਿਸੇ ਹੋਰ ਸਥਾਨ ਵੱਲ ਨੂੰ ਚਲੇ ਗਏ। ਗੋਬਿੰਦ ਦਾਸ ਦਾ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਰੇ ਟਿੱਪਣ ਕੀਤਾ ਹੋਇਆ ਪ੍ਰੇ ਹੈ, ਉਹਦੇ ਵਿੱਚ ਉਹ ਥਾਨ ਕੈਸੇ ਲਿਖੀ ਹੈ, ਇਹ ਜਿਹੜਾ ਮੁਖੀ ਹੈ ਅਤੇ ਹੋਰ ਜਿਹੜੇ ਨਗਰ ਦੇ ਸਿਆਣੇ ਸਨ ਉਹ ਚੁੱਕ ਕੇ ਫਿਰ ਬੱਚੇ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛਰਨ ਵਿੱਚ ਲੈ ਆਏ ਸੀ। ਮਹਾਰਾਜ ਦੇ ਅੱਗੇ ਪਾ ਦਿੱਤਾ ਸੀ, ਗਲਤੀ ਭੁੱਲ ਮਾਫ਼ ਕੀਤੀ ਅਤੇ ਕਿਹਾ ਕਿ ਮਹਾਰਾਜ ਇਹ ਬੱਚੇ ਨੂੰ ਜਿਉਂਦਾ ਕਰ ਦਿਓ। ਫਿਰ ਆਪ ਜੀ ਨੇ ਇਸ ਤੋਂ ਅਗਲਾ ਜਿਹੜਾ ਸ਼ਬਦ ਉਚਾਰਨ ਕਰਕੇ ਅਤੇ ਬੱਚੇ ਨੂੰ ਸੁਰਜੀਤ ਕਰ ਦਿੱਤਾ ਸੀ ਅਤੇ ਕਿਹਾ ਸੀ ਵੀ ਸਿੱਖੀ ਤਾਰੋ, ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਧਰਮ ਦੀ ਜਗ੍ਹਾ ਬਣਾ ਕੇ ਲੰਗਰ ਚਲਾਇਆ ਕਰੋ, ਇਸ ਤਰ੍ਹਾਂ ਤੁਹਾਡਾ ਭਲਾ ਹੋ ਜਾਏਗਾ। ਕਿਉਂ ਗੁਰੂ ਮਹਾਰਾਜ ਨੇ ਦੂਸਰਾ ਸ਼ਬਦ ਉਚਾਰਨ ਕਰਕੇ ਜਾਣੀ ਬੱਚੇ ਨੂੰ ਸੁਰਜੀਤ ਕਰ ਦਿੱਤਾ। ਇੱਥੇ ਸਾਖੀ ਆਈ ਵੀ ਉਹ ਦਫਨਾ ਦਿੱਤਾ ਅਤੇ ਆਪ ਜੀ ਚਲੇ ਗਏ ਸਨ। ਜਿਵੇਂ ਦਿੱਲੀ ਵਿੱਚ ਉਹ ਹਾਥੀ ਮਰ ਗਿਆ ਸੀ, ਉਹਨੂੰ ਵੀ ਮਹਾਰਾਜ ਨੇ ਜਿਉਂਦਾ ਕਰ ਹੀ ਦਿੱਤਾ ਸੀ ਮੌਤਾਂ ਦੇ ਪਰਿਵਾਰ ਦੇ ਬੇਨਤੀ ਕਰਨ ਤੋਂ। ਫਿਰ ਉਹ ਪਾਤਸ਼ਾਹ ਦਾ ਕਾਜੀ ਆਇਆ ਸੀ, ਕਹਿੰਦਾ ਜੀ ਫਕੀਰੋ ਤੁਸੀਂ ਇਹ ਹਾਥੀ ਮਾਰ ਜਿਉਂਦਾ ਕੀਤਾ ਹੈ? ਮਹਾਰਾਜ ਕਹਿੰਦੇ ਨਹੀਂ, ਮਾਰ ਜੀ ਵਾਲਣ ਵਾਲਾ ਕਾਲ ਹੈ, ਕਰਤਾਰ ਹੈ, ਅਸੀਂ ਕੌਣ ਹੈ? ਕਹਿੰਦੇ ਜੀ ਜੇ ਤੁਸੀਂ ਇਹ ਜਿਉਂਦਾ ਕੀਤਾ ਤਾਂ ਫਿਰ ਹੁਣ ਮਾਰ ਕੇ ਦਿਖਾਓ। ਖਾਂ ਮਹਾਰਾਜ ਕਹਿੰਦੇ ਵੀ ਜੇ ਪਰਤਾਰ ਨੂੰ ਭਾਵੇ ਹੁਣ ਵੀ ਮਰ ਸਕਦਾ ਹੈ। ਭਾਵੇਂ ਕਹਿਣ ਦੀ ਦੇਰੀ ਉਲਟ ਕੇ ਉਦੋਂ ਹੀ ਹਾਥੀ ਫੇਰ ਡਿੱਗ ਪਿਆ, ਮਰ ਗਿਆ। ਅਤੇ ਉਹ ਜਿਹੜੇ ਮਹੌਤ ਹੈ ਪਰਿਵਾਰ ਦੇ ਜੀ ਕਹਿੰਦੇ ਮਹਾਰਾਜ ਕਾਜੀ ਦਾ ਕੀ ਜਾਊਗਾ, ਅਤੇ ਸਾਡਾ ਰੱਬ ਦਾ ਵਾਸਤਾ, ਸਾਡੇ ਕਰਕੇ ਜਿਉਂਦਾ ਕਰ ਦਿਓ। ਅਤੇ ਮਹਾਰਾਜ ਫਿਰ ਭਾਈ ਬਾਲਾ ਨੂੰ ਕਹਿਣ ਲੱਗੇ ਵੀ ਸੱਚਾ ਜਲ ਲੈ ਕੇ ਵਾਹਿਗੁਰੂ ਵਾਹਿਗੁਰੂ ਜਪ ਕੇ ਛਿੜਕਰੇ ਅਤੇ ਕਰਤਾਰ ਦੇ ਹੁਕਮ ਨਾਲ ਭਾਣੇ ਨਾਲ ਜੀ ਪਊਗਾ। ਉਹ ਫਿਰ ਜੀ ਪਿਆ ਸੀ। ਇਸ ਤਰ੍ਹਾਂ ਮਹਾਰਾਜ ਇਹੋ ਜਿਹਾ ਜਾਣੀ ਉਹ ਲੋਕਾਂ ਨੂੰ ਸਿੱਧੇ ਰਸਤੇ ਸਿੱਖੀ ਵੱਲ ਲਾਉਣ ਵਾਸਤੇ ਕੋਈ ਕਿਰਿਆ ਕਰ ਲੈਂਦੇ ਸਨ, ਉਹ ਇਸ ਤਰ੍ਹਾਂ ਇਹਨਾਂ ਨੂੰ ਇਸ ਪਾਸੇ ਲਾਉਣ ਵਾਸਤੇ ਮਹਾਰਾਜ ਨੇ ਇਸ ਤਰ੍ਹਾਂ ਦਾ ਉਹ ਕੌਤਕ ਕਰਕੇ ਅਤੇ ਇੱਧਰ ਲਾ ਦਿੱਤਾ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਸ਼ਮੀਰ ਵੱਲ ਵੱਲ ਗਏ ਹੈ ਉਦੋਂ ਇੱਧਰ ਦੀ ਮਹਾਰਾਜ ਗਏ ਹੈ ਅਤੇ ਇੱਥੇ ਮਹਾਰਾਜ ਨੇ ਬਹੁਤ ਤਕੜਾ ਸਿੱਖੀ ਦਾ ਪ੍ਰਚਾਰ ਕੀਤਾ, ਬਹੁਤ ਸਿੱਖ ਸਜਾਏ ਸਨ। ਇਸ ਕਰਕੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਾਣ ਕਰਕੇ ਇਸ ਇਲਾਕੇ ਵਿੱਚ ਹੁਣ ਵੀ ਬੜੇ ਭਾਰੀ ਸਿੱਖ ਨੇ ਬਣ ਜਾ ਰਹੇ। ਇਸੇ ਤਰ੍ਹਾਂ ਸੰਤ ਬਾਬਾ ਸੁੰਦਰ ਸਿੰਘ ਜੀ, ਉਹਨਾਂ ਦੇ ਅੱਗੇ ਜਿਹੜੇ ਬਾਬਾ ਪ੍ਰੇਮ ਸਿੰਘ ਜੀ ਉਹ ਬਰਾਲੇ ਵਾਲੇ ਹੋਏ ਆ, ਉਹਨਾਂ ਨੇ ਇਸ ਪਾਸੇ ਬੜਾ ਭਾਰੀ ਸਿੱਖੀ ਦਾ ਪ੍ਰਚਾਰ ਕੀਤਾ, ਇੱਕ ਸਕੂਲ ਵੀ ਬਣਾਇਆ ਸੀ। ਤਕਰੀਬਨ 14,000 ਤਾਂ ਲੜਕੀਆਂ ਨੂੰ ਅੰਮ੍ਰਿਤ ਛਕਾਇਆ ਸੀ ਉਹਨਾਂ ਨੇ, ਬਾਕੀ ਜਿਹੜੇ ਕੋਈ ਵੱਖਰੇ ਸਨ। ਸੋ ਇਸ ਤਰ੍ਹਾਂ ਪਹਿਲਾਂ ਇਹ ਜਿਹੜੇ ਬਣਜਾਰੇ ਜਿਵੇਂ ਆ ਗੱਡੀਆਂ ਵਾਲੇ ਰਹਿੰਦੇ ਨੇ, ਇਹੋ ਜਿਹਾ ਇਹਨਾਂ ਦਾ ਲਿਬਾਸ ਜਿਹਾ ਹੁੰਦਾ ਸੀ। ਇਹ ਮਹਾਰਾਜ ਦੇ ਹੋਣ ਕਰਕੇ ਇਹਨਾਂ ਦੇ ਸਿੱਖੀ ਆਈ, ਛੇਵਾਂ ਦੇ ਸਿਫਾਰਸ਼ਾਂ ਜਾਣ ਕਰਕੇ ਸਿੱਖੀ ਦਾ ਪ੍ਰਚਾਰ ਹੋਇਆ। ਫਿਰ ਮਹਾਤਮਾ ਦੇ ਪ੍ਰਚਾਰ ਕਰਕੇ ਬੇਅੰਤ ਅੰਮ੍ਰਿਤ ਧਾਰੀਏ ਸਿੰਘ ਸਜ ਗਏ ਹਨ। ਮਨ ਜੋ ਅਨੇਕ ਉਧਾਰਨ ਕਾਰਨ, ਅਨੇਕਾਂ ਲੋਕਾਂ ਦਾ ਉਧਾਰ ਕਰਨ ਵਾਸਤੇ, ਵਿਚਰਤ ਭੇ ਜਗ ਦੰਭ ਵਿਦਾਰਨ, ਸੰਸਾਰ ਦੇ ਪਖੰਡ ਨੂੰ ਨਾਸ ਕਰਨ ਵਾਲੇ ਸਤਿਗੁਰੂ ਵਿਚਰ ਰਹੇ ਹਨ। ਦੋਹਰਾ ਚਰਨ ਕਮਲ ਸਤਿਗੁਰੂ ਕੇ, ਹਾਂ ਇਸੇ ਤਰ੍ਹਾਂ ਸਰੋਤੇ ਨੂੰ ਕਹਿੰਦੇ ਹਨ ਵੀ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਕਰਨ ਕਮਲ ਹੈ ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਦੇ ਜੋ ਪਵਿੱਤਰ ਚਰਨ ਕਮਲ ਹੈ, ਸੁਖ ਕੋ ਸਦਨ ਪਛਾਨ, ਹੇ ਗੁਰੂ ਕੇ ਸਿੱਖ ਸਾ ਸੁਣ ਵਾਲੇ ਨੂੰ ਸੁਖਾਂ ਦਾ ਘਰ ਤੂੰ ਪਛਾਣ ਲੈ, ਬਸ ਹੈ ਸਦਾ ਮਨ ਸਥਿਰ ਹੋਇ, ਹੇ ਗੁਰੂ ਕੇ ਸਿੱਖ ਸਰੋਤੇ ਜਿਸ ਮਨ ਦੇ ਵਿੱਚ ਮਹਾਰਾਜ ਦੇ ਚਰਨ ਕਮਲ ਵੱਸ ਜਾਂਦੇ ਹੈ ਜੋ ਮਨ ਟਿਕ ਜਾਂਦਾ ਹੈ, ਲਹ ਹੈ ਪਰਮ ਕਲਿਆਣ, ਉਹ ਜਿਹੜਾ ਹੈ ਨਾ ਜਿਹਦਾ ਮਨ ਟਿਕ ਜਾਂਦਾ ਉਹ ਸਿੱਖ ਸਰੋਤਾ ਕਲਿਆਣ ਪ੍ਰਾਪਤ ਕਰ ਲੈਂਦਾ, ਉਹਦੀ ਮੁਕਤੀ ਹੋ ਜਾਂਦੀ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਸ੍ਰੀ ਅੰਗਦ ਸੁਣੀਏ ਗੁਣ ਭਵਨ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਗੁਣਾਂ ਦੇ ਭਵਨ ਗੁਣਾਂ ਦੇ ਘਰ, ਅਗਲਾ ਇਤਿਹਾਸ ਸੁਣੀਏ ਜੀ। ਤਿਹ ਤੇ ਕੀਨ ਗੁਰੂ ਪਨ ਗਵਨ, ਉਹ ਜਿਹੜਾ ਟੰਡ ਪਿੰਡ ਨਗਰ ਸੀ ਉੱਥੋਂ ਗੁਰੂ ਮਹਾਰਾਜ ਨੇ ਸਿੱਖੀ ਬਖਸ਼ ਕੇ ਧਰਮਸ਼ਾਲਾ ਬਣਾ ਕੇ ਵਾਹਿਗੁਰੂ ਵਾਹਿਗੁਰੂ ਵਿੱਚ ਪਾ ਕੇ ਅੱਗੇ ਚੱਲਣਾ ਕੀਤਾ। ਲਾਭਪੁਰ ਕੇ ਜਬ ਗਏ ਸਮੀਪਾ, ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਚੱਲਦੇ ਚਲਾਉਂਦੇ ਹੋਏ ਜਦੋਂ ਲਾਹੌਰ ਸ਼ਹਿਰ ਦੇ ਨੇੜੇ ਚਲੇ ਗਏ, ਕਰੀ ਸਥਿਤ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਨੇ ਲਾਹੌਰ ਸ਼ਹਿਰ ਤੋਂ ਬਾਹਰ ਬਾਹਰ ਆਸਤੀ ਕੀਤੀ, ਬਾਹਰ ਬਾਹਰ ਆ ਬੈਠੇ। ਤੁਨੀ ਚੰਦ ਤਹਿ ਬਨੀਆ ਭਾਰੀ, ਲਾਹੌਰ ਸ਼ਹਿਰ ਦੇ ਵਿੱਚ ਕਹਿੰਦੇ ਦੁਨੀ ਚੰਦ ਤਕੜਾ ਬਣ ਬਾਣੀਆਂ ਹੈ ਸੀ, ਗੁਰ ਕੀਰਤ ਤਿਸ ਸੁਨੀ ਅਗਾਰੀ, ਦੁਨੀ ਚੰਦ ਨੇ ਗੁਰੂ ਨਾਨਕ ਸਾਹਿਬ ਦੀ ਪਹਿਲਾਂ ਵੀ ਮਹਾਨ ਮਹਿਮਾ ਵਡਿਆਈ ਸੁਣੀ ਹੋਈ ਸੀ। ਤਿਹ ਦਿਨ ਕੀਨੋ ਸ਼ਰਾਧ ਵਿਸਾਲਾ, ਜਦੋਂ ਗੁਰੂ ਮਹਾਰਾਜ ਲਾਹੌਰ ਸ਼ਹਿਰ ਤੋਂ ਆ ਕੇ ਬਾਹਰ ਬੈਠੇ, ਉਸ ਦਿਨ ਕਹਿੰਦੇ ਬਾਣੀਏ ਦੁਨੀ ਚੰਦ ਨੇ ਆਪਣੇ ਪਿਓ ਦੇ ਨਿਵੇਤ ਬੜਾ ਤਕੜਾ ਸ਼ਰਾਧ ਕੀਤਾ ਹੋਇਆ ਸੀ। ਪਿਤਕੀ ਬਰਸੀਣੀ ਲੱਖ ਕਾਲਾ, ਕਿਉਂਕਿ ਪਿਤਾ ਦੇ ਬਰਸੀ ਦਾ ਦਿਨ ਹੈ ਵੀ ਉਹ ਸ਼ਰਾਧਾਂ ਦੇ ਦਿਨ, ਜਿਸ ਚਿੱਤ ਨੂੰ ਕਿਸੇ ਮਹੀਨੇ ਵਿੱਚ ਮਰਿਆ ਹੋਵੇ ਸ਼ਰਾਧਾਂ ਦੀ ਚਿੱਤ ਨੂੰ, ਫਿਰ ਉਹ ਸ਼ਰਾਧ ਜਾ ਕਰਦੇ ਪਿਤਾ ਦੇ ਨਿਮਿਤ ਭੋਜਨ ਜਾ ਛਕਾਉਂਦੇ ਹੁੰਦੇ ਆ ਬਾਣੀਏ, ਕਹਿੰਦੇ ਇਸ ਤਰ੍ਹਾਂ ਉਹ ਪਿਤਾ ਦਾ ਬਰਸ਼ੇ ਦਾ ਬਰਸੀ ਦਾ ਦਿਨ ਸਾਲ ਤੋਂ ਬਾਅਦ ਜਿਹੜਾ ਉਹ ਦਿਨ ਜਾਣ ਕੇ ਭੋਜਨ ਤਿਆਰ ਕਰਕੇ ਛਕਾ ਰਿਹਾ ਹੈ। ਸੁਨਕਾਰ ਆਗਮ ਕਿਰਪਾ ਨਿਕੇਤਾ, ਗੁਰੂ ਨਾਨਕ ਸਾਹਿਬ ਜੀ ਆਏ ਕਿਰਪਾ ਦੇ ਘਰ, ਇਹ ਸੁਣ ਕੇ ਦੁਨੀ ਚੰਦ, ਸੋ ਆਵਾ ਲੈਨੇ ਕੇ ਹੇਤਾ, ਦੁਨੀ ਚੰਦ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਲੈਣ ਵਾਸਤੇ ਬਾਹਰ ਬਾਹਰ ਚੱਲ ਆਇਆ ਹੈ। ਪਦ ਅਰਬਿੰਦ ਸੋ ਬੰਧਨ ਕੀਨਾ, ਆਉਂਦਿਆਂ ਸਾਰੇ ਦੁਨੀ ਚੰਦ ਬਾਣੀਏ ਨੇ ਮਹਾਰਾਜ ਦੇ ਚਰਨਾਂ ਕਮਲਾਂ ਤੇ ਨਮਸ਼ਕਾਰ ਕੀਤੀ, ਬਿਨਾ ਭਨੀ ਬਹੁ ਹੋਇਓ ਦੀਨਾ, ਆ ਬੇਨਤੀ ਕੀਤੀ ਹੈ ਬਹੁ ਨਿਮਰਤਾ ਸਹਿਤ ਹੋਇਆ ਹੈ। ਪੂਰਨ ਪੁਰਖ ਲਖ ਹੋ ਹਮ ਪ੍ਰੀਤਾ, ਮਹਾਰਾਜ ਤੁਸੀਂ ਪੂਰਨ ਪੁਰਖ ਹੈ ਮੇਰੀ ਅੰਦਰਲੀ ਪ੍ਰੀਤੀ ਜਾਣੋ ਜੀ, ਚੱਲ ਹੋ ਸਦਨ ਕੋ ਕਰ ਹੋ ਪੁਨੀਤਾ, ਗੁਰੂ ਨਾਨਕ ਸਾਹਿਬ ਮੇਰੇ ਘਰ ਚੱਲੋ ਮੇਰੇ ਘਰ ਨੂੰ ਪਵਿੱਤਰ ਕਰ ਦੇਵੋ ਜੀ। ਤਿਹ ਬਿਲੋਕ ਕੈ ਪ੍ਰੇਮ ਵਿਸਾਲਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਦੁਨੀ ਚੰਦ ਦਾ ਬਹੁਤ ਪ੍ਰੇਮ ਦੇ ਕੇ ਸਤਿਗੁਰਾਂ ਨੇ, ਕਮਨ ਕੀਓ ਉੱਠ ਸੰਤ ਕਿਰਪਾਲਾ, ਉਹ ਜੋ ਦਿਆਲੂ ਕਿਰਪਾਲੂ ਹੈ ਉੱਠ, ਗਮਨ ਕੀਓ ਉੱਠ ਸੰਗ ਕਿਰਪਾਲਾ, ਸੰਗ ਕਿਰਪਾਲਾ ਤੂੰ ਸੰਤ ਕਹਿੰਦਾ ਸੀ ਨਾ, ਇਸ ਕਰਕੇ ਕੈਲੂ ਕਿਰਪਾਲੂ ਨੇ ਉੱਠ ਕੇ ਨਾਲ ਚੱਲਣਾ ਕੀਤਾ। ਹੁਤੋ ਸਦਨ ਜੋ ਅਧਿਕ ਬਚਿੱਤਰਾ, ਇਹ ਦੁਨੀ ਚੰਦ ਬਾਣੀਏ ਦਾ ਘਰ ਬੜਾ ਉਹ ਕਹਿੰਦੇ ਬਹੁਤ ਹੀ ਸੁੰਦਰ ਬਣਾਇਆ ਹੋਇਆ ਸੀ, ਤਹਾਂ ਬਸਾਏ ਪਰਮ ਪਵਿੱਤਰਾ, ਜਿਹੜਾ ਚੰਗਾ ਵਧੀਆ ਮਕਾਨ ਸੀ ਨਾ ਉੱਥੇ ਗੁਰੂ ਮਹਾਰਾਜ ਨੂੰ ਇਸ ਨੇ ਸਤਿਕਾਰ ਨਾਲ ਬਿਠਾਇਆ ਹੈ। ਆਪ ਸ਼ਰਾਧ ਸਰਬ ਕਰ ਵਾਵਾ, ਆਪ ਕਹਿੰਦੇ ਕਹਿ ਕਹਿ ਕੇ ਜਿਹੜਾ ਸ਼ਰਾਧ ਦਾ ਕਰਤੱਵ ਹੈ ਭੋਜਨ ਕੀ ਕੜਾ ਬਣਾਉਣਾ ਬਣਵਾ ਰਿਹਾ ਹੈ, ਬਹੁ ਵਿਪਰਨ ਕੋ ਭੋਜਨ ਖਵਾਵਾ, ਆਪਣੇ ਬ੍ਰਾਹਮਣਾਂ ਨੂੰ ਬੁਲਾ ਬੁਲਾ ਕੇ ਘਰੇ ਬੜਾ ਖੀਰ ਕੜਾ ਇਹਨੇ ਖਵਾਇਆ ਹੈ। ਜਬ ਸ੍ਰੀ ਗੁਰ ਕੇ ਗਯੋ ਸਮੀਪਾ, ਇਹਨਾਂ ਨੂੰ ਸ਼ਿਕਾ ਸ਼ਕੂ ਕੇ ਗੁਰੂ ਮਹਾਰਾਜ ਦੇ ਕੋਲ ਚਲੇ ਆ ਗਿਆ ਇਹ ਦੁਨੀ ਚੰਦ, ਤਬ ਬੋਲੇ ਬੇਦੀ ਕੁਲ ਦੀਪਾ, ਜਦੋਂ ਦੁਨੀ ਚੰਦ ਨੂੰ ਆਇਆ ਕੋਲ ਬੈਠਾ ਦੇ ਕੇ ਬੇਦੀਆਂ ਕੁਲ ਦੇ ਪ੍ਰਕਾਸ਼ ਕੇ ਸਤਿਗੁਰੂ ਆਉ ਬੋਲੇ ਹੈ ਕਿਹ ਕਾਰਨ ਤੇ ਕੀਨ ਅਹਾਰਾ ਦਿਨੇ ਚੰਦ ਬਾਣੀਏ ਕਿਸ ਕਾਰਨ ਕਰਕੇ ਇੰਨਾ ਤੂੰ ਭੋਜਨ ਤਿਆਰ ਕੀਤਾ ਬਹੁਤੇ ਨਰਨ ਬੁਲਾਏ ਖੁਵਾਰਾ ਬਹੁਤੇ ਲੋਕਾਂ ਨੂੰ ਘਰ ਵਿੱਚ ਬੁਲਾ ਬੁਲਾ ਕੇ ਸ਼ਿਕਾਇਆ ਤੈਨੇ ਪੀਰ ਭੂਰ ਤੇਰੇ ਘਰ ਮਾਹੀ ਅੱਜ ਕਹਿੰਦੇ ਤੇਰੇ ਘਰ ਦੇ ਵਿੱਚ ਬੜੀ ਭੀੜ ਲੱਗੀ ਬਣੀ ਰਹੀ ਹੈ ਕਹੋ ਬਿਰਤੰਤ ਸਭ ਹਮ ਪਾਹੀ ਇਹ ਸਾਰਾ ਪ੍ਰਸੰਗ ਵੀ ਸਾਡੇ ਕੋਲ ਬੈਠ ਕੇ ਦੱਸਣਾ ਦੁਨੀ ਚੰਦ ਦੋ ਕਰ ਬੰਦੇ ਸੁਣ ਕੇ ਦੁਨੀ ਚੰਦ ਨੇ ਦੋਵੇਂ ਹੱਥ ਜੋੜੇ ਬੋਲਿਓ ਸੁਣੀਏ ਪ੍ਰਭੂ ਮੁਕੰਦੇ ਬੋਲਿਆ ਹੈ ਮੁਕਤੀ ਦਾਤਾ ਮਾਲਕ ਸੁਣੋ ਜੀ ਦਿਵਸ ਆਜ ਕੇ ਮੇਰੋ ਤਾਤਾ ਮੇਰਾ ਜਿਹੜਾ ਪਿਤਾ ਸੀ ਨਾ ਉਹ ਅੱਜ ਦੇ ਦਿਨ ਕਾਪਰ ਲੋਕ ਹੁਤੋ ਬਖਿਆਤਾ ਪ੍ਰਗਟੀ ਹੈ ਕਹਿੰਦੇ ਅੱਜ ਦੇ ਦਿਨ ਮਾਰਾ ਪਰਲੋਕ ਚਲਿਆ ਗਿਆ ਸੀ ਚੜਾਈ ਕਰ ਗਿਆ ਸੀ ਤੇ ਨਿਮਿਤ ਮੈਂ ਕੀਨ ਅਹਾਰਾ ਪਿਤਾ ਦੇ ਨਿਵਿਤ ਕਰਕੇ ਕਾਰਨ ਕਰਕੇ ਅੱਜ ਮੈਂ ਮਾਰਾ ਭੋਜਨ ਤਿਆਰ ਕੀਤਾ ਹੈ ਪੁਰਕੇ ਪਿਪਰਨ ਸਰਬ ਖੁਵਾਰਾ ਜਿਹੜੇ ਲਾਹੌਰ ਸ਼ਹਿਰ ਦੇ ਮਾਰਾ ਬ੍ਰਹਮਣ ਲੋਕ ਹੈ ਸਾਰਿਆਂ ਨੂੰ ਮੈਂ ਛਕਾਇਆ ਹੈ ਪੁਨ ਬੂਝਿਓ ਸ੍ਰੀ ਨਾਨਕ ਤਾਹੀ ਗੁਰੂ ਮਹਾਰਾਜ ਨੇ ਉਸ ਵੇਲੇ ਦੁਨੀ ਚੰਦ ਨੂੰ ਫੇਰ ਪੁੱਛ ਲਿਆ ਤਬ ਪਿਤ ਪ੍ਰਾਪਤ ਭਇਓ ਕਿ ਨਾਹੀ ਵੀ ਦੁਨੀ ਚੰਦ ਦੱਸ ਵੀ ਬ੍ਰਾਹਮਣਾਂ ਨੂੰ ਸ਼ਿਕਾਰਤਾ ਤੇਰੇ ਪਿਓ ਨੂੰ ਭੋਜਨ ਮਿਲ ਗਿਆ ਕਿ ਨਹੀਂ ਮਿਲਿਆ ਦੁਨੀ ਚੰਦ ਕਹਿ ਲਖੋ ਨ ਕੋ ਦੁਨੀ ਚੰਦ ਕਹਿਣ ਲੱਗਾ ਮਹਾਰਾ ਇਹ ਤਾਂ ਨਹੀਂ ਮੈਂ ਜਾਣਦਾ ਹਾਂ ਪਹੁੰਚੋ ਰਹਿਓ ਕਿ ਭੁੱਖਾ ਸੋ ਇਹ ਬ੍ਰਾਹਮਣਾਂ ਨੇ ਸ਼ੱਕ ਲਿਆ ਮੇਰੇ ਪਿਓ ਨੂੰ ਇਹਨਾਂ ਦਾ ਸ਼ੱਕਿਆ ਪਹੁੰਚ ਗਿਆ ਜਾਂ ਉਹ ਜੇ ਭੁੱਖਾ ਹੀ ਹੈ ਇਸ ਵਿਦ ਕੀ ਸੁਧ ਰਾਵਰ ਜਾਨੋ ਇਸ ਤਰ੍ਹਾਂ ਦੀ ਖਬਰ ਸਾਰਤਾ ਮਹਾਰਾ ਤੁਸੀਂ ਆਪ ਜਾਣਦੇ ਹੋ ਤੁਹਾਨੂੰ ਪਤਾ ਜੰਤ ਅਲਪ ਮਤ ਮੈਂ ਨਾ ਪਛਾਣੋ ਮੈਂ ਤਾਂ ਥੋੜੀ ਬੁੱਧੀ ਵਾਲਾ ਜੀਵ ਹੈ ਮੈਂ ਕੀ ਪਛਾਣਦਾ ਵੀ ਪਿਓ ਭੁੱਖਾ ਕਿ ਰੱਜ ਗਿਆ ਗੁਰ ਕਹਿ ਤਬ ਪਿਤ ਸ਼ੁਧਾ ਅਧੀਨ ਗੁਰੂ ਮਹਾਰਾ ਕਹਿਣ ਲੱਗੇ ਵੀ ਜੇ ਸਾਤੋਂ ਪੁੱਛਦਾ ਤੇ ਅਸੀਂ ਤਾਂ ਫਿਰ ਤੈਨੂੰ ਕਹਿੰਦੇ ਹਾਂ ਵੀ ਇਹ ਤੇਰਾ ਜੇ ਪਿਓ ਭੁੱਖਾ ਹੀ ਹੈ ਭੁੱਖੇ ਬਾਸੁਰ ਬੀਤੇ ਤੀਨਾ ਤੇਰੇ ਪਿਓ ਨੂੰ ਭੁੱਖਿਆ ਹੋਇਆ ਤਿੰਨ ਦਿਨ ਲੰਘ ਗਏ ਹੋਏ ਬੈਠਿਓ ਅਬ ਹੈ ਸ਼ੁਧਾ ਤੁਰ ਸੋ ਹੁਣ ਵੀ ਤੇਰਾ ਭੁੱਖ ਕਹਿੰਦੇ ਬਾਰ ਬਾਰ ਭੁੱਖ ਨਾਲ ਵਿਆਕਲ ਹੋਇਆ ਹੀ ਬੈਠਾ ਤਾਹੀਂ ਨਾ ਪਹੁੰਚੋ ਭੋਜਨ ਕੋ ਤੇਰਾ ਵੀ ਆ ਬ੍ਰਾਹਮਣਾਂ ਨੂੰ ਭੋਜਨ ਖੁਆਇਆ ਖੁਆ ਉਹਨੂੰ ਤਾਂ ਕੋਈ ਪੁੱਜਿਆ ਨੀ ਭੋਰਾ ਮਾਤਰ ਇਸ ਪ੍ਰਕਾਰ ਕੇ ਬਚਨ ਸੁਣੇ ਜਬ ਇਸ ਤਰ੍ਹਾਂ ਦੇ ਜਦੋਂ ਬਚਨ ਦੁਨੀ ਚੰਦ ਨੇ ਸਤਿਗੁਰੂ ਦੇ ਮੁਖ ਤੋਂ ਸੁਣੇ ਹਨ ਨਿਮਰ ਭਇਓ ਬੁੱਝਤ ਭਾਪ ਹੁਣ ਤਬ ਆਓ ਸਵੇਰੇ ਨਿਮਰਤਾ ਸਹਿਤ ਹੋਇਆ ਨੀਵਾ ਹੋਇਆ ਤੇ ਪੁੱਛਣ ਲੱਗਿਆ ਸਤਿਗੁਰੂ ਨੂੰ ਕਿਸ ਸਥਾਨ ਮੈਂ ਭੁੱਖਾ ਬੈਸਾ ਮੇਰਾ ਜਿਹੜਾ ਪਿਓ ਹੈ ਇਸ ਸਮੇਂ ਕਿਸ ਸਥਾਨ ਤੇ ਭੁੱਖਾ ਤਿਹਾਇਆ ਬੈਠਾ ਹੋਇਆ ਕਹੋ ਕਿਰਪਾ ਕਰ ਤੇ ਤਨ ਕੈਸਾ ਮਹਾਰਾ ਕਿਰਪਾ ਕਰਕੇ ਇਹ ਵੀ ਦੱਸੋ ਵੀ ਹੁਣ ਉਹਦਾ ਸਰੀਰ ਕਿਹੋ ਜਾਂ ਕਿਹੜੇ ਸਰੀਰ ਵਿੱਚ ਹੈ ਹੇਤ ਬਤਾਵਨ ਬੈਨ ਅਲਾਏ ਗੁਰੂ ਮਹਾਰਾ ਨੂੰ ਬਿਨੀ ਚੰਦ ਨੂੰ ਦੱਸਣ ਵਾਸਤੇ ਬਚਨ ਕਹੇ ਤਬ ਪਿਤ ਬ੍ਰਿਕ ਦੇਹੀ ਕੋ ਪਾਏ ਕਹਿੰਦੇ ਦੁਨੀ ਚੰਦ ਬਾਣੀਏ ਤੇਰੇ ਪਿਓ ਨੇ ਇਸ ਸਮੇਂ ਬਘਿਆੜ ਦਾ ਸਰੀਰ ਪਾਇਆ ਬਘਿਆੜ ਬਣਿਆ ਬੈਠਾ ਪੰਜ ਕੋਸ ਪਰ ਝਾੜਨ ਮਾਹੀ ਇੱਥੋਂ ਪੰਜ ਕੋਹਾਂ ਉੱਪਰ ਝਾੜ ਜੇ ਹੈ ਝਾੜਾਂ ਦੇ ਵਿੱਚ ਆ ਭੁੱਖੋ ਬੈਠ ਰਹਿਓ ਸੋ ਤਾਹੀ ਉੱਥੇ ਵਿਚਾਰਾ ਤੇਰਾ ਪਿਓ ਤਿੰਨ ਦਿਨ ਦਾ ਭੁੱਖਾ ਬੈਠ ਰਿਹਾ ਲੈ ਆਹਾਰ ਤੁਮ ਤਿਹਾ ਜਾਵੋ ਕਹਿੰਦੇ ਵੀ ਲੈ ਵੀ ਪਿਓ ਨੂੰ ਰਜਾਉਣ ਵਾਸਤੇ ਆ ਭੋਜਨ ਲੈ ਕੇ ਤੂੰ ਉੱਥੇ ਚਲਾ ਜਾ ਦੇਖ ਸਰੂਪ ਨਾ ਮਨ ਡਰ ਪਾਵੋ ਹਾਂ ਆਪਣੇ ਪਿਓ ਦਾ ਸਰੂਪ ਹੀ ਇਹ ਬਘਿਆੜ ਬਣਿਆ ਤੂੰ ਡਰ ਨਾ ਕਿਤੇ ਜਾਈ ਤੇਰੇ ਦਰਸ਼ਨ ਕੋ ਜਬ ਹੇਰੇ ਵੇਦਨੇ ਚੰਦਾ ਤੇਰਾ ਪਿਓ ਬਘਿਆੜ ਜਦੋਂ ਤੇਰੇ ਸਰੀਰ ਤੇਰੇ ਦਰਸ਼ਨ ਕਰ ਲਵੇਗਾ ਮਾਨੁਖ ਦੇਹ ਧਰੈ ਤਿਸ ਇਹਨੂੰ ਦੇਖਦਿਆਂ ਸਾਰੀ ਕਹਿੰਦੇ ਬਘਿਆੜ ਦਾ ਸਰੀਰ ਵੱਲ ਕੇ ਮਨੁੱਖ ਸਰੀਰ ਧਾਰਨ ਕਰ ਲਵੇਗਾ ਦੁਨੀ ਚੰਦ ਅਚਰਜ ਉਰ ਧਰ ਕੇ ਮਹਾਰਾਜ ਤੋਂ ਸੁਣ ਕੇ ਦੁਨੀ ਚੰਦ ਰਾਜੇ ਮਾਣੀਏ ਨੇ ਹਿਰਦੇ ਵਿੱਚ ਬੜੀ ਹੈਰਾਨੀ ਜੀ ਧਾਰੀ ਚੱਲਿਓ ਪਾਤਰ ਪਾਇਸ ਕੋ ਭਰ ਕੇ ਖੀਰ ਦਾ ਵੱਡਾ ਸਾਰਾ ਭਾਂਡਾ ਜਾ ਭਰ ਕੇ ਤੇ ਚੱਲਿਆ ਫਿਰ ਬਾਹਰ ਨੂੰ ਇਹ ਜਹਾਂ ਬਤਾਇਓ ਕਿਰਪਾ ਨਿਧਾਨਾ ਇਸ ਥਾਂ ਤੇ ਕਿਰਪਾ ਦੇ ਖਜ਼ਾਨੇ ਨੇ ਦੱਸਿਆ ਸੀ ਜਿਸਨ ਦੇਖਿਓ ਤਹਾਂ ਜਾਏ ਸੋ ਥਨ। ਹਾਂ ਕਹਿੰਦੇ ਉਹ ਜਿਹੜਾ ਥਾਂ ਨੇ ਪਹੁੰਚ ਕੇ ਦੇਖਿਆ ਹੈ। ਬਿਕਰ ਬਿਲੋਕ ਝਾਰਨ ਮਹਿ ਜਬ ਹੀ ਬ੍ਰਿਕ ਬਿਲੋਕ ਝਾਰਨ ਮਹਿ ਜਬ ਹੀ ਜਦੋਂ ਕਹਿੰਦੇ ਉਹ ਝਾੜਾਂ ਦੇ ਵਿੱਚ ਬਗਿਆੜ ਜਾ ਬੈਠਾ ਇਹਨੇ ਵੇਖਿਆ ਦੁਨੀ ਚੰਦ ਨੇ ਕਰੀ ਦੂਰ ਤੇ ਬੰਧਨ ਤਬ ਹੀ ਨੇੜੇ ਤਾਂ ਨੀ ਗਿਆ ਕਹਿੰਦੇ ਦੂਰੋਂ ਹੀ ਮੱਥਾ ਟੇਕਿਆ ਵੀ ਮੇਰੇ ਹੀ ਪਿਓ ਹੈ। ਦੁਨੀ ਚੰਦ ਕੋ ਤਿੰਨ ਜੋ ਨਿਹਾਰਾ ਉਧਰ ਦੁਨੀ ਚੰਦ ਨੇ ਜਦੋਂ ਬਗਿਆੜਨੀ ਨੂੰ ਦੇਖ ਲਿਆ ਹੈ ਤਤ ਛਿਨ ਮਾਨੁਖ ਤਨ ਕੋ ਧਾਰਾ ਇਹਨੂੰ ਦੇਖ ਕੇ ਝੱਟ ਪੱਟ ਕਹਿੰਦੇ ਬਗਿਆੜਦਾ ਸੀ ਬਲਕਿ ਮਨੁੱਖ ਸ਼ੀਰ ਧਾਰਨ ਕਰ ਲਿਆ ਬਦਲ ਲਿਆ ਧਰ ਕਰ ਪਾਇਸ ਪਾਤਰ ਅਗਾਰੀ ਇਹ ਫਿਰ ਦੁਨੀ ਚੰਦ ਗਿਆ ਖੀਰ ਦਾ ਭਾਂਡਾ ਜਾ ਅੱਗੇ ਰੱਖ ਹਿਤ ਬੂਜਨ ਕੇ ਗੇਰਾ ਉਚਾਰੀ ਪਿਓ ਨੂੰ ਪੁੱਛਣ ਵਾਸਤੇ ਤਿਉ ਗੱਲ ਜੀ ਆਖੀ ਇਸਨੇ ਤੁਮ ਧਰਮਾਤਮ ਥੇ ਸਭ ਭਾਂਤੀ ਹੇ ਪਿਤਾ ਜੀ ਤੁਸੀਂ ਤਾਂ ਸਭ ਤਰ੍ਹਾਂ ਕਰਕੇ ਧਰਮੀ ਮਨ ਵਾਲੇ ਸੀ ਧਰਮਾਤਮਾ ਸੀ ਸ਼ੁਭ ਕਾਰਜ ਮਹਿ ਮਤ ਦਿਨ ਰਾਤੀ ਤੁਹਾਡੀ ਜਿਹੜੀ ਬੁੱਧੀ ਹੈ ਚੰਗੇ ਕੰਮਾਂ ਦੇ ਵਿੱਚ ਹੀ ਲੀਨ ਰਹਿੰਦੀ ਸੀ ਪੁੰਨ ਦਾਨ ਹੀ ਕਰਦੇ ਰਹਿੰਦੇ ਸੀ ਤੁਸੀਂ ਕਿਉਂ ਕਰ ਦੇ ਬ੍ਰਿਕ ਕੀ ਪਿਤਾ ਜੀ ਆ ਬਗਿਆੜੀ ਦੇ ਹੀ ਤੁਸੀਂ ਕਿਵੇਂ ਪਾ ਲਈ ਇਹ ਪ੍ਰਸੰਗ ਮੁਝ ਦੇ ਹੋ ਸੁਣਾਈ ਇਹ ਜਿਹੜਾ ਪਿਛਲੇ ਜਨਮ ਦਾ ਪ੍ਰਸੰਗ ਹੈ ਨਾ ਵੀ ਜਿਸ ਕਰਕੇ ਆ ਮਾੜਾ ਕੀਤਾ ਸੀ ਤਾਂ ਮੈਂ ਬਗਿਆੜ ਬਣਿਆ ਮੈਨੂੰ ਕਹਿੰਦੇ ਸਮਝਾ ਦਿਓ ਜਾਣ ਲਵਾਂ ਅਬ ਬ੍ਰਿਕ ਦੇਹ ਤਜੀ ਹੈ ਜੈਸੇ ਹੁਣ ਤੁਸੀਂ ਕਹਿੰਦੇ ਜਦੋਂ ਮੈਂ ਆਇਆ ਤੁਹਾਨੂੰ ਦੇਖਿਆ ਬਗਿਆੜ ਸੀ ਤੇ ਹੁਣ ਝੱਟ ਪੜ ਤੁਸੀਂ ਬਗਿਆੜ ਦੀ ਦੇਹ ਛੱਡ ਦਿੱਤੀ ਹੈ ਤੇ ਮਨੁੱਖ ਬਣ ਗਏ ਮਾਨੁਖ ਤਨ ਪਾਇਓ ਕਹਤ ਕੈਸੇ ਕਿਸ ਤਰ੍ਹਾਂ ਤੁਸੀਂ ਮਨੁੱਖ ਸ਼ਰੀਰ ਪਾ ਲਿਆ ਹੈ ਕਹਿੰਦੇ ਇਹ ਵੀ ਮੈਨੂੰ ਦੱਸੋ ਬੋਲਿਓ ਤਬ ਸੋ ਸੁਣੋ ਬਿਰਤਾਂਤਾ ਸਵੇਰੇ ਕਹਿੰਦੇ ਉਹ ਬੋਲਿਆ ਦੁਨੀ ਚੰਦਾ ਪਿਓ ਵੀ ਪੁੱਤਰ ਸੁਣ ਲਾਏ ਪ੍ਰਸੰਗ ਜਿਉਂ ਬੀਤੀ ਮਮ ਪਾਛਲ ਬਾਤਾ ਇਹ ਪਿਛਲੇ ਜਨਮ ਦੇ ਨਾਲ ਜਨਮ ਵਿੱਚ ਮੇਰੀ ਆ ਗੱਲ ਬੀਤੀ ਜਿਵੇਂ ਮੇਰੇ ਨਾਲ ਹੋਈ ਉਹ ਸੁਣ ਲੈ ਦੋਹਰਾ ਮ੍ਰਿਤੂ ਸਮਾਂ ਜਬ ਮੁਝ ਭਇਓ ਇਹ ਦੁਨੀ ਚੰਦ ਪੁੱਤਰ ਜਦੋਂ ਮੇਰਾ ਮੌਤ ਦਾ ਸਮਾਂ ਆ ਗਿਆ ਹੋਇਆ ਸੀ ਤਬ ਇੱਕ ਨਰ ਤੇ ਹਿਥਾਨ ਦੇ ਉੱਥੇ ਨੇੜੇ ਗੁਆਂਢ ਦੇ ਵਿੱਚ ਇੱਕ ਪੁਰਸ਼ ਜਿਹੜਾ ਹੈ ਮੀਨ ਮਾਸ ਰੀਦਤ ਹੁਤੋ ਮੱਛੀ ਦਾ ਪਾ ਮਾਸ ਜਾਂ ਮਸਾਲੇ ਮਸੂਲੇ ਜੇ ਪਾ ਕੇ ਰਿੰਨਣ ਲੱਗ ਪਿਆ ਤੇ ਧੁਨ ਸੁਣ ਕਰ ਕਾਨ ਜਦੋਂ ਕਹਿੰਦੇ ਤੜਕਾ ਜਾ ਲਾਇਆ ਛਣ ਛਣ ਦੀ ਆਵਾਜ਼ ਜੀ ਮੇਰੇ ਕੰਨਾਂ ਵਿੱਚ ਸੁਣੀ ਹੈ ਚੌਪਈ ਮਨ ਖਾਵਨ ਕੋ ਮਨ ਲਲਚਾਇਓ ਹੋਈ ਜੀ ਆਈ ਮਸਾਲੀਆਂ ਦਾ ਮੇਰੇ ਮਨ ਵਿੱਚ ਖਾਣ ਦਾ ਕਹਿੰਦੇ ਲਾਲਚ ਜਿਹਾ ਹੋਇਆ ਸੋ ਮੇਰੇ ਤਬ ਹੱਥ ਨ ਆਇਓ ਕਹਿੰਦੇ ਉਹ ਜਿਹੜਾ ਮੱਛੀ ਹੈ ਉਹ ਮੇਰੇ ਮਾਸ ਭੋਜਨ ਮੇਰੇ ਹੱਥਾਂ ਵਿੱਚ ਨਹੀਂ ਆਇਆ ਭਇਓ ਮ੍ਰਿਤਕ ਇਹ ਦੇਹੀ ਪਾਈ ਕਹਿੰਦੇ ਉਧਰ ਹੀ ਉਹ ਬਾਸ਼ਨਾ ਜੀ ਲੱਗੀ ਰਹੀ ਹੈ ਇਸ ਕਰਕੇ ਮਰ ਗਿਆ ਤੇ ਆ ਬਗਿਆੜ ਦੀ ਦੇਹੀ ਮੈਂ ਪਾ ਲਈ ਰਹੀ ਬਾਸ਼ਨਾ ਠਹਿਰ ਜਹਾਈ ਆਉਂਦੇ ਸਮੇਂ ਜਿੱਥੇ ਮੇਰੀ ਕਹਿੰਦੇ ਉਹ ਬਾਸ਼ਨਾ ਟਿਕ ਰਹੀ ਸੀ ਜਿੱਤ ਲਾਗੋ ਮਨ ਬਾਸ਼ਨਾ ਅੰਤ ਸਾਈ ਪ੍ਰਗਟਾਨੀ ਚੌਥੇ ਪਾਤਸ਼ਾਹ ਦੇ ਵੀ ਬਚਨ ਵੀ ਜਿਹਦੇ ਅਖੀਰ ਦੇ ਸਮੇਂ ਬਾਸ਼ਨਾ ਹੁੰਦੀ ਹੈ ਉਹੀ ਜਿਹਦੇ ਪ੍ਰਾਪਤ ਹੋ ਜਾਂਦੀ ਹੈ ਪਰ ਇੰਨੀ ਗੱਲ ਹੈ ਵੀ ਜੇ ਕੋਈ ਜਬ ਤਬ ਕਮਾਈ ਕਰਦਾ ਪੁੰਨ ਦਾਨ ਕਰਦਾ ਕਿਸੇ ਮਾੜੇ ਕਰਮ ਕਰਕੇ ਆਉਂਦੇ ਸਮੇਂ ਮਾੜੇ ਪਾਸੇ ਸੁਰਤ ਵਿਰਤੀ ਵਾਸ਼ਨਾ ਚਲੀ ਜਾਵੇ ਇੱਕ ਵਾਰੀ ਤਾਂ ਉਹ ਸਰੀਰ ਉਹਨੂੰ ਪ੍ਰਾਪਤ ਹੁੰਦਾ ਹੈ ਪਰ ਜਿਹੜਾ ਕੋਈ ਉਹਨੇ ਜਬ ਤਬ ਕੀਤਾ ਪੁੰਨ ਦਾਨ ਕੀਤਾ ਹੁੰਦਾ ਉਹਦੇ ਕਰਕੇ ਛੇਤੀ ਉਹਦਾ ਛੁਟਕਾਰਾ ਹੋ ਜਾਂਦਾ ਹੈ ਫਿਰ ਉਹ ਚੰਗੇ ਸਰੀਰ ਵਿੱਚ ਆ ਜਾਂਦਾ ਹੈ ਪੂਰਨ ਪੁਰਖ ਤੋਂ ਹੀ ਘਰ ਆਵਾ ਮਹਾਰਾਜ ਕਹਿੰਦੇ ਉਹ ਬਾਣੀਆਂ ਪੁੱਤਰ ਨੂੰ ਕਹਿ ਰਿਹਾ ਹੈ ਵੀ ਤੇਰੇ ਘਰ ਦੇ ਵਿੱਚ ਪੂਰਨ ਪੁਰਖ ਗੁਰੂ ਨਾਨਕ ਸਾਹਿਬ ਜੀ ਆ ਗਏ ਤਰਸ ਪਵਿੱਤਰ ਤਾਂ ਹੀ ਤੈਂ ਪਾਵਾ ਗੁਰੂ ਨਾਨਕ ਸਾਹਿਬ ਦੇ ਮਹਾਨ ਪਵਿੱਤਰ ਦਰਸ਼ਨ ਪੁੱਤਰ ਤੈਨੇ ਪਾਏ ਤੇਰੋ ਦਰਸ਼ਨ ਮੈਂ ਕਰ ਲੀਨੋ ਦੇਖ ਲਾ ਪੁੱਤਰ ਤੂੰ ਉਹਨਾਂ ਦੇ ਦਰਸ਼ਨ ਕੀਤੇ ਮੈਂ ਤੇਰੇ ਦਰਸ਼ਨ ਕਰ ਲਏ ਓ ਮਾਨੁਖ ਤਨ ਭਾ ਮਨ ਚੀਨੋ ਦੇਖ ਲਾ ਉਹਨਾਂ ਦੇ ਦਰਸ਼ਨਾਂ ਦਾ ਫਲ ਅੱਗੇ ਤੋਂ ਅੱਗੇ ਮੈਨੂੰ ਵੀ ਮਿਲ ਗਿਆ ਮੈਂ ਬਗਿਆੜ ਤੋਂ ਮੁੜ ਕੇ ਮਨੁੱਖ ਸਰੀਰ ਵਿੱਚ ਆ ਗਿਆ ਆਹ ਜਿਹੜੀ ਅਵਗਿਆਨ ਵਾਲੀ ਸਮਝੂਣ ਸੀ ਉਹ ਛੁੱਟ ਗਈ ਹੈ। ਹੁਣ ਸੂਖਮ ਸਰੀਰ ਜਿਹੜਾ ਹੁੰਦਾ ਹੈ ਉਹ ਮਨੁੱਖ ਸਰੀਰ ਵਿੱਚ ਹੀ ਦਿਸਦਾ ਹੁੰਦਾ ਹੈ। ਪੂਰਬ ਕਰਮ ਜਗੇ ਆਪ ਮੇਰੇ, ਇਹ ਪੁੱਤਰ ਪਹਿਲੇ ਜਨਮਾਂ ਵਿੱਚ ਜਿਹੜਾ ਮੈਂ ਪੁੰਨ ਦਾਨ ਕਰਦਾ ਰਿਹਾ, ਧਰਮ ਵਾਲੇ ਕੰਮ ਕਰਦਾ, ਉਹ ਮੇਰੇ ਜਿਹੜੇ ਚੰਗੇ ਭਾਗ ਸੀ ਜਾਗ ਪਏ। ਉੱਤਮ ਗਤ ਪਾਈ ਬਿਨ ਦੇਰੇ, ਬਿਨਾ ਦੇਰੀ ਤੋਂ ਗੁਰੂ ਨਾਨਕ ਦੇ ਆਉਣ ਤੋਂ ਮੈਂ ਬੜੀ ਚਿਰੀ ਉੱਤਮ ਗਤੀ ਪਾ ਲਈ, ਉੱਚੀ ਅਵਸਥਾ ਬਹੁਤ ਮਹਾਨ ਬਣ ਗਿਆ ਹਾਂ। ਅਸ ਕਹਿ ਸੁਰਗ ਵਿਖੇ ਚੱਲ ਗਏ। ਇਸ ਤਰ੍ਹਾਂ ਦੇ ਬਚਨ ਦੁਨੀ ਚੰਦ ਨੂੰ ਕਹਿ ਕੇ ਤੇਰਾ ਪਿਓ ਕਹਿੰਦੇ ਸਵਰਗਾਂ ਵੱਲ ਨੂੰ ਚਲਿਆ ਗਿਆ। ਦੁਨੀ ਚੰਦ ਸੁਣ ਅਚਰਜ ਭਇਓ, ਦੁਨੀ ਚੰਦ ਪਿਓ ਤੋਂ ਕਥਾ ਸੁਣ ਕੇ ਬੜਾ ਚਰਜੀ ਹੋ ਗਿਆ ਹੈ। ਹਟ ਕਰ ਸਦਨ ਵਿਖੇ ਚੱਲ ਆਵਾ, ਫਿਰ ਮੁੜ ਕੇ ਇਸ ਤਰ੍ਹਾਂ ਆਪਣੇ ਘਰ ਵਿੱਚ ਵਾਪਸ ਆ ਗਿਆ। ਸ੍ਰੀ ਨਾਨਕ ਵੈਸੇ ਜਿਹ ਇਸ ਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਉੱਥੇ ਹਜੂਰੀ ਵਿੱਚ ਆ ਪਹੁੰਚਾ ਹੈ। ਕਰ ਬੰਧਨ ਉਸਤਤ ਬਹੁ ਭਾਖੀ, ਹਾਂ ਨਮਸਕਾਰ ਕਰਕੇ ਤੇ ਗੁਰੂ ਮਹਾਰਾਜ ਦੀ ਬਹੁਤ ਹੀ ਉਸਤਤੀ ਇਹਨੇ ਕੀਤੀ ਹੈ। ਅਤ ਸ਼ਰਧਾ ਮੈਂ ਭਾ ਅਬਿਲਾਖੀ, ਹਾਂ ਬਹੁਤ ਹੀ ਸ਼ਰਧਾ ਧਾਰ ਕੇ ਬਹੁਤ ਹੀ ਇੱਛਾ ਵਾਲਾ ਹੋਇਆ ਇਹ। ਨਾਗਰ ਈਸ਼ਵਰ ਰੂਪ ਉਜਾਗਰ, ਲੱਗਿਆ ਹੈ ਸਿਆਣੇ ਸਤਿਗੁਰੂ ਈਸ਼ਵਰ ਦਾ ਰੂਪ ਪ੍ਰਗਟ ਪ੍ਰਤੱਖ। ਤੁਮ ਸਮਰਥ ਸਰਬ ਸੁਖ ਸਾਗਰ, ਜੀ ਮਹਾਰਾਜ ਸਰਵ ਕਲਾ ਸਮਰੱਥ ਹੋ, ਸੁਖਾਂ ਦੇ ਤਾਂ ਸਮੁੰਦਰ ਹੋ ਜੀ। ਭਗਤ ਵਛਲ ਕਰ ਨਾ ਕਰ ਸਵਾਮੀ, ਜੀ ਭਗਤਾਂ ਦੇ ਪਿਆਰੇ ਹੋ, ਸੁਹੀ ਮਨ ਮੇਰੇ ਤੇ ਕਿਰਪਾ ਦੇ ਕਿਰਪਾ ਕਰੀਏ, ਕਿਰਪਾ ਦੇ ਖਾਣ ਹੋ। ਦੀਨ ਬੰਦ ਪ੍ਰਭ ਅੰਤਰ ਜਾਮੀ, ਗਰੀਬਾਂ ਦੇ ਬੰਧੂ ਸੰਬੰਧੀ ਹੋ, ਅੰਦਰਲੀਆਂ ਜਾਣਨ ਵਾਲੇ ਅੰਤਰ ਜਾਮੀ ਹੋ। ਸੇਵਾ ਕਰਨ ਮੁਜੈ ਫੁਰਮਾਵੋ, ਗੁਰੂ ਨਾਨਕ ਸਾਹਿਬ ਮੈਨੂੰ ਆਪਣੀ ਸੇਵਾ ਕਰਨ ਲਈ ਫੁਰਮਾਓ ਜੀ। ਤੁਮ ਸੰਤਨ ਕੇ ਨਿਤ ਚਿਤ ਭਾਵੋ, ਤੁਸੀਂ ਤਾਂ ਮਹਾਰਾਜ ਜਿਹੜੇ ਸਾਧੂ ਸੰਤ ਹੈ ਉਹਨਾਂ ਦੇ ਚਿੱਤ ਨੂੰ ਹਮੇਸ਼ਾ ਬੜੇ ਚੰਗੇ ਲੱਗਦੇ ਹੋ। ਸੁਣ ਕਰ ਤੇਹ ਕੋ ਕਰਨ ਕਿਰਤਾਰਥ, ਗੁਰੂ ਮਹਾਰਾਜ ਦੁਨੀ ਚੰਦ ਤੋਂ ਸੁਣ ਕੇ ਇਹਨੂੰ ਵੀ ਨਿਹਾਲ ਸਫਲ ਕਰਨ ਵਾਸਤੇ, ਫੁੱਲੇ ਦੇਣ ਹਾਰ ਪਰਮਾਰਥ, ਇਸ ਨੂੰ ਵੀ ਮਹਾਰਾਜ ਮੁਕਤੀ ਦੇਣ ਵਾਸਤੇ ਜਾਂ ਬ੍ਰਹਮ ਗਿਆਨ ਬਖਸ਼ਣ ਵਾਸਤੇ ਬਚਨ ਬੋਲੇ। ਹਮਰੀ ਸੂਚੀ ਰੱਖੋ ਸੰਭਾਰੀ, ਮਹਾਰਾਜ ਕਹਿੰਦੇ ਲੈ ਵੀ ਦੁਨੀ ਚੰਦ ਆਇਕ ਤੈਨੂੰ ਆਪਣੀ ਅਸੀਂ ਸੂਈ ਦਿੰਦੇ ਹਾਂ, ਇਹਨੂੰ ਸੰਭਾਲ ਕੇ ਰੱਖਣਾ ਹੈ। ਲੈ ਵਹਿਗੇ ਪਰ ਲੋਕ ਅਕਾਰੀ, ਇਹ ਤੂੰ ਯਾਦ ਰੱਖ ਵੀ ਇਸ ਲੋਕ ਵਿੱਚ ਨਹੀਂ ਇਹ ਸੂਈ ਲੈਣੀ, ਜਦੋਂ ਤੂੰ ਮਰ ਕੇ ਪਰਲੋਕ ਵਿੱਚ ਕਿਤੇ ਗਿਆ ਨਾ, ਪਰਲੋਕ ਵਿੱਚ ਕਿਤੇ ਤੇਥੋਂ ਸੂਈ ਅਸੀਂ ਲਵਾਂਗੇ। ਇਹ ਹਮਰੀ ਸੇਵਾ ਦੀਏ ਤੋਹੀ, ਇਹ ਵੀ ਤੂੰ ਸਾਡੀ ਸੇਵਾ ਕਰਨੀ ਹੈ ਤੇ ਇਹ ਤੈਨੂੰ ਅਸੀਂ ਆਪਣੀ ਸੇਵਾ ਦੇ ਦਿੱਤੀ ਹੈ ਵੀ ਪਰਲੋਕ ਵਿੱਚ ਸੂਈ ਤੂੰ ਸੰਭਾਲ ਕੇ ਲਿਜਾਣੀ ਹੈ, ਔਰ ਜਦੋਂ ਅਸੀਂ ਮੰਗੀਏ ਉਦੋਂ ਦੇਣੀ ਉੱਥੇ। ਔਰ ਨ ਕਛ ਅਬ ਲਾਖਾ ਮੋਹੀ, ਹੋਰ ਵੀ ਭਾਵੇਂ ਤੇਰੇ ਘਰ ਵਿੱਚ ਲੱਖਾਂ ਰੁਪਇਆ ਪਿਆ, ਉਹ ਸਾਨੂੰ ਲੈਣ ਦੀ ਕੋਈ ਆਸ਼ਾ ਹੈ ਨਹੀਂ। ਸੁਣ ਕਰ ਦੁਨੀ ਚੰਦ ਅਸ ਬੈਨਾ, ਗੁਰੂ ਮਹਾਰਾਜ ਦੇ ਐਸੇ ਬਚਨਾਂ ਨੂੰ ਸੁਣ ਕੇ ਦੁਨੀ ਚੰਦ ਬਾਣੀਏ ਨੇ, ਲੈ ਸੂਚੀ ਗਮਨਿਓ ਨਿਜ ਐਨਾ, ਮਹਾਰਾਜ ਤੋਂ ਸੂਈ ਜੀ ਲੈ ਕੇ ਤੇ ਆਪਣੇ ਘਰ ਵਾਲੀ ਕੋਲ ਚਲਾ ਗਿਆ। ਕਹਿ ਭਾਰ ਜਾ ਸੋ ਬਚ ਸੋਈ, ਘਰ ਵਾਲੀ ਨੂੰ ਕਹਿਣ ਲਗਾ ਵੀ ਆ ਸੁਣ ਲਾ ਗੱਲਬਾਤ, ਇਹ ਸੂਚੀ ਰੱਖ ਜਾਏ ਨਾ ਖੋਈ, ਆ ਜਿਹੜੀ ਆ ਸੂਈ ਹੈ ਨਾ ਕਹਿੰਦੇ ਕਿਤੇ ਨਾ ਗੁਆਚ ਗੁਜ ਕੇ, ਇਹਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਤੈਨੇ। ਗੁਰ ਲੇਵੈ ਪਰ ਲੋਕ ਕੇ ਮਾਹੀ, ਜਿਹੜੀ ਸੂਈ ਹੈ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਤੇ ਜਦੋਂ ਆਪਾਂ ਅਗਲੇ ਲੋਕ ਵੀ ਜਾਵਾਂਗੇ ਉੱਥੇ ਲੈਣਗੇ। ਅਪਰ ਸਥਾਨ ਲੇਤ ਸੋ ਨਾ, ਮਹਾਰਾਜ ਨੇ ਹੁਣੇ ਬੈਚ ਕੇ ਬਚਨ ਕਹਿਤਾ ਵੀ ਕਿਤੇ ਹੋਰ ਸਥਾਨ ਤੇ ਨੀ ਇਹ ਸੂਈ ਲੈਣੀ, ਪਰ ਲੋਕ ਵੀ ਜਾਓਗੇ ਉੱਥੇ ਲਵਾਂਗੇ। ਰੱਖੋ ਭਲੀ ਪ੍ਰਕਾਰ ਸੰਭਾਰੀ, ਮੇਰੀ ਘਰ ਵਾਲੀ ਸਿਆਣੀ ਹੈ ਕਹਿੰਦੇ ਇਸ ਕਰਕੇ ਚੰਗੀ ਤਰ੍ਹਾਂ ਇਹ ਸੂਈ ਨੂੰ ਤੂੰ ਸੰਭਾਲ ਕੇ ਰੱਖਣਾ ਆਪਣੇ। ਤਬ ਦਹ ਜਬ ਲੇਹੇ ਅਗਾਰੀ, ਜਦੋਂ ਮਹਾਰਾਜ ਅੱਗੇ ਕਿਤੇ ਪ੍ਰਲੋਕ ਗਿਆ ਮੰਗਣਗੇ ਨਾ, ਉਦੋਂ ਆਪਾਂ ਉਹਨਾਂ ਨੂੰ ਦੇ ਦਿਆਂਗੇ ਵੀ ਆ ਲੈ ਲਓ ਆਪਣੀ ਸੂਈ। ਸੁਣ ਤੇਹ ਤੀਏ ਕਹੇ ਬਚ ਐਸੇ, ਉਹਦੇ ਘਰ ਵਾਲੀ ਸਿਆਣੀ ਸੀ, ਸੁਣ ਕੇ ਉਹਨੇ ਝਟਪਟ ਹੀ ਐਸੇ ਬਚਨ ਕਹੇ। ਆਗੇ ਲੈ ਜਾਵਾਂਗੇ ਕੈਸੇ ਪਤੀ ਦਨੇ ਚੰਨ ਜੀ, ਇਹ ਸੂਈ ਆਪਾਂ ਭਲਾ ਅੱਗੇ ਕਿਵੇਂ ਲੈ ਜਾਵਾਂਗੇ। ਨਿਤ ਸੰਗੀ ਜੋ ਦੇਹ ਵਿਚਾਰੀ, ਜਿਹੜੀ ਦੇਹ ਵਿਚਾਰੀ ਦੀ ਹੈ ਨਾ, ਹਮੇਸ਼ਾ ਸਾਡੇ ਨਾਲ ਰਹਿੰਦੀ ਆ। ਦੇਹ ਆਪਾਂ ਨਾਲ ਲੈ ਕੇ ਆਏ ਦੋਵੇਂ ਜਾਣੇ, ਸੋ ਭੀ ਜਾਏ ਨਾ ਸਕੈ ਅਗਾਰੀ। ਆਪਾਂ ਇਸੋਂ ਦੋਵੇਂ ਚੱਲੇ ਨੇ, ਕਹਿੰਦੇ ਆ ਦੇਹ ਆਪਣੇ ਨਾਲ ਨੀ ਜਾਣੀ, ਦੇਹ ਵੀ ਇੱਥੇ ਰਹਿ ਜਾਣੀ ਹੈ। ਸੁਣ ਵਿਚਾਰ ਕਰ ਸੋਲੇ ਆਵਾ, ਗਾਂ ਘਰਵਾਲੀ ਦੀ ਵਿਚਾਰ ਸੁਣ ਕੇ ਤੇ ਸੋਚ ਕੇ ਵੀ ਗਲਤ ਨਾ ਠੀਕ ਹੈ, ਵੀ ਦੇਹ ਵੀ ਨੀ ਜਾਣੀ ਜਿਹੜੀ ਨਾਲ ਲੈ ਕੇ ਆਇਆ ਤੇ ਮਹਾਰਾਜ ਕੋਲ ਆ ਗਿਆ ਹੈ। ਪਾਸ ਬੈਸ ਕਰ ਬਚਨ ਅਲਾਵਾ, ਗੁਰੂ ਮਹਾਰਾਜ ਦੇ ਕੋਲ ਬੈਠ ਕੇ ਬਚਨ ਕਿਹਾ ਦੁਨੀ ਚੰਦ ਨੇ, ਨਹ ਆਗੈ ਇਹ ਸੂਚੀ ਜਾਵੇ। ਗੁਰੂ ਮਹਾਰਾਜ ਇਹ ਜਿਹੜੀ ਸੂਈ ਤੁਸੀਂ ਦਿੱਤੀ ਹੈ, ਮੈਥੋਂ ਤਾਂ ਪ੍ਰਲੋਕ ਵਿੱਚ ਲੈ ਕੇ ਜਾ ਨਹੀਂ ਹੁੰਦੀ ਹੈ। ਇਹ ਬਿਦ ਮੋਤੇ ਨਹ ਬਨ ਆਵੇ, ਇਸ ਤਰ੍ਹਾਂ ਜਿਹੜੀ ਤੁਸੀਂ ਸੇਵਾ ਦੱਸੀ ਹੈ ਤਾਂ ਮੈਥੋਂ ਬਣ ਨਹੀਂ ਆਉਂਦੀ, ਮੈਂ ਨਹੀਂ ਲਿਜਾ ਸਕਦਾ ਪ੍ਰਲੋਕ ਵਿੱਚ ਇਸ ਨੂੰ। ਬੋਲੇ ਬਚਨ ਤਬੈ ਜਗਤੇ ਸ਼ਾ, ਗੁਰੂ ਮਹਾਰਾਜ ਜਗ ਦੇ ਮਾਲਕ ਉਸੇ ਵੇਲੇ ਦੁਨੀ ਚੰਦ ਨੂੰ ਬਚਨ ਬੋਲੇ। ਪਾਇਓ ਸਮੇਂ ਦੇਣ ਉਪਦੇਸ਼ਾ, ਕਿਹਨੂੰ ਉਪਦੇਸ਼ ਦੇਣ ਦਾ, ਆਪ ਜੀ ਨੇ ਸਮਾਂ ਬਲਾ ਪਾ ਲਿਆ। ਸਪਤ ਲੱਖ ਤੈ ਸੰਜੋ ਦਰਬਾ, ਕਹਿੰਦੇ ਵੀ ਸੂਈ ਤਾਂ ਸਾਡੀ ਤੂੰ ਪ੍ਰਲੋਕ ਵੀ ਲਿਜਾ ਨਹੀਂ ਸਕਦਾ, ਪਹੁੰਚਾ ਨਹੀਂ ਸਕਦਾ, ਜਿਹੜਾ 7 ਲੱਖ ਰੁਪਇਆ ਇਕੱਠਾ ਕੀਤਾ ਹੈ। ਸੋ ਕੈਸੇ ਲੈ ਜਾਵੇ ਸਰਬਾ, ਇਹ ਤਾਂ ਦੱਸ ਵੀ ਅਨਿਆ ਬਣੀ ਕਿਵੇਂ ਤੂੰ ਨਾਲ ਲਿਆ। ਧਨ ਕੋ ਸੰਚ ਕਰ ਹੈ ਬਹੁ ਕਲ ਮਲ, ਕਹਿੰਦੇ ਧਨ ਤੂੰ ਪਾਪ ਕਰ ਕਰਕੇ ਇਕੱਠਾ ਕਰੀ ਜਾ ਰਿਹਾ ਜੇ ਵੀ। ਬੋਲੇ ਕੂੜ ਕਰਤ ਹੈ ਛਲ ਬਲ, ਕਹਿੰਦੇ ਮਾਇਆ ਪੁੱਠੀ ਵਾਸਤੇ ਝੂਠ ਬੋਲਦਾ ਤੇ ਛਲ ਫਰੇਬ ਕਰਦਾ, 420 ਕਰਦਾ। ਆਕੇ ਸੰਗ ਨ ਹੋਤ ਸਹਾਈ, ਦੇਖ ਲਾ ਵੀ ਅੱਗੇ ਤਾਂ ਜਾ ਕੇ ਤੇਰੇ ਨਾਲ ਇਹਨੇ ਧਾਨੇ ਸਹਾਈ ਨੀ ਹੋਣਾ। ਸੰਚਤ ਸੰਚਤ ਔਧ ਵਿਹਾਈ, ਇਸ ਮਾਇਆ ਦੇ ਇਕੱਠਿਆਂ ਕਰਦਿਆਂ ਕਰਦਿਆਂ ਤੂੰ ਸਾਰੀ ਉਮਰ ਲੰਘਾਤੀ ਹੈ। ਧਰਿਓ ਰਹੇ ਧਨ ਮ੍ਰਿਤੂ ਸਵਾਈ, ਜਦੋਂ ਮੌਤ ਆ ਗਈ ਧਰਤੀ ਰਹਿ ਇੱਥੇ ਹੀ ਰੱਖਿਆ ਰਹਿ ਜਾਏ। ਕਰਤ ਪਾਪ ਸੋ ਜੀਵ ਪੁੰਚਾਈ, ਦੇਖ ਲਾ ਦਨੀ ਚੰਦ, ਜਿਹੜਾ ਜਿਹੜਾ ਜੀਵ ਤੇਰਾ ਮਾਇਆ ਪਿੱਛੇ ਪਾਪ ਕਰਦਾ ਇਹਦਾ ਦੁੱਖ ਇਹ ਭੋਗੇਗਾ ਅੰਦਰਲਾ। ਸਰਿਓ ਦਰਬ ਤੈ ਕੌਨੇ ਕੰਮ, ਦਨੀ ਚੰਦ ਦੱਸ ਵੀ ਧਨ ਛਲ ਫਲ ਝੂਠ ਮਾਰ ਕੇ ਇਕੱਠਾ ਕੀਤਾ ਉਹਦੇ ਕਰਕੇ ਤੇਰਾ ਕਿਹੜਾ ਕੰਮ ਸੋਰਿਆ। ਬਿਨਾ ਪੁੰਨ ਤੇ ਦੁੱਖ ਕੋ ਧਾਮਾ, ਇਸ ਕਰਕੇ ਦਨੀ ਚੰਦਾ ਜੇ ਧੰਦੇ ਨਾਲ ਕੋਈ ਪੁੰਨ ਦਾਨ ਕਰਦਾ ਫੇਰ ਤਾਂ ਅੱਗੇ ਜਾਂਦਾ ਸੁਖ ਦਿੰਦਾ, ਨਹੀਂ ਤਾਂ ਫਿਰ ਫਸਾਉਂਦਾ ਹੀ ਹੈ। ਦੁਨੀ ਚੰਦ ਸੁਣ ਗੇਰਾ ਉਚਾਰੀ, ਦੁਨੀ ਚੰਦ ਨੇ ਸੁਣ ਕੇ ਮਹਾਰਾਜ ਤੋਂ ਬਚਨ ਕਿਹਾ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਮਹਾਰਾਜ ਤੁਸੀਂ ਦੱਸੋ ਵੀ ਇਹ ਜਿਹੜੀ ਮਾਇਆ ਸਾਰੀ ਦੀ ਸਾਰੀ ਮੇਰੀ ਅੱਗੇ ਨਾਲ ਕਿਵੇਂ ਚਲੀ ਜਾਏ ਪ੍ਰਲੋਕ ਨੂੰ। ਸੋ ਕਰੁਣਾ ਕਰ ਮੁਝੇ ਬਤਾਵੋ, ਕਿਰਪਾ ਕਰਕੇ ਢੰਗ ਤਰੀਕਾ ਮੈਨੂੰ ਅੱਜ ਤੁਸੀਂ ਦੱਸ ਦਿਓ। ਦੀਨ ਜਾਨ ਉਪਦੇਸ਼ ਦ੍ਰਿੜਾਵੋ, ਮਹਾਰਾਜ ਜੀ ਆਏ ਨਮਾਣਾ ਮੈਨੂੰ ਉਪਦੇਸ਼ ਪੱਕਿਆ ਕਰਾਓ ਜੀ। ਗੁਰੂ ਭਨੈ ਸੁਣੀਏ ਦੇ ਚੀਤਾ, ਗੁਰੂ ਮਹਾਰਾਜ ਕਹਿਣ ਲੱਗੇ ਵੀ ਧਿਆਨ ਦੇ ਕੇ ਚਿਤ ਦੇ ਕੇ ਤੂੰ ਸੋਣਾ। ਇਸ ਪ੍ਰਾਣੀ ਕੇ ਤੀਨੋ ਮੀਤਾ, ਆ ਜਿਹੜਾ ਪੁਰਾਣਾ ਧਾਰੀ ਜੀਵ ਹੈ ਇਹਦੇ ਸੰਸਾਰ ਦੇ ਵਿੱਚ 3 ਮਿੱਤਰ ਹੁੰਦੇ, ਦਰਬ ਪਰਿਵਾਰ ਕਰਮ ਲਖ ਲੀਜੈ। ਇੱਕ ਤਾਂ ਧਨ ਵੀ ਮਿੱਤਰ ਹੈ ਇਹਦਾ, ਇੱਕ ਘਰ ਵਾਲਾ ਪਰਿਵਾਰ ਵੀ ਇਹਦਾ ਮਿੱਤਰ ਹੈ। ਇਸੇ ਤਰ੍ਹਾਂ ਜਿਹੜੇ ਕੋਈ ਜੀਵ ਚੰਗੇ ਕਰਮ ਕਰਦਾ ਉਹ ਵੀ ਮਿੱਤਰ ਹੁੰਦੇ। ਜਸ ਸੰਗੀ ਤਸ ਦਸ਼ਾ ਸੁਨੀਜੈ, ਜਿੰਨ ਜਿਸ ਤਰ੍ਹਾਂ ਇਹ ਸੰਗੀ ਸਾਥੀ ਹੁੰਦੇ ਸਾਥ ਨਹਾਉਂਦੇ ਉਹ ਵੀ ਤੂੰ ਸੁਣ ਲਾ ਇਹਨਾਂ ਦੀ। ਜਬ ਲੋ ਪ੍ਰਾਣ ਰਹੇ ਤਨ ਮਾਹੀ, ਇਹ ਵੀ ਦੁਨੀ ਚੰਦ ਜਿੰਨਾ ਚਿਰ ਸਰੀਰ ਦੇ ਵਿੱਚ ਪ੍ਰਾਣ ਸਵਾਸ ਚੱਲਦੇ ਰਹਿੰਦੇ, ਤਬ ਲੋ ਧਨ ਮਿਤ ਬਹਰੋ ਨਾਹੀ, ਉਹਨਾਂ ਚਿਰ ਤਾਂ ਇਹਦਾ ਮਿੱਤਰ ਹੈ ਜਿਹਨੂੰ ਮਰਜ਼ੀ ਦੇ ਦੇ ਜਿਹਨੂੰ ਮਰਜ਼ੀ ਲੈ ਲੈ। ਕਹਿੰਦੇ ਉਹਨਾਂ ਚਿਰ ਹੈ ਜਦੋਂ ਪ੍ਰਾਣ ਨਿਕਲ ਜਾਣ ਫਿਰ ਤਾਂ ਇਹਦਾ ਮਿੱਤਰ ਨਹੀਂ ਰਹਿੰਦਾ। ਲੇਤ ਸੰਭਾਰ ਅਪਰ ਹੀ ਜਾਂ ਕੋ, ਜਦੋਂ ਵੀ ਇਹ ਮਰ ਜਾਂਦਾ ਹੈ ਫਿਰ ਤੁਹਾਨੂੰ ਹੋਰ ਹੀ ਸੰਭਾਲ ਲੈਂਦੇ। ਕਲ ਮਲ ਅਨਕ ਕੀਏ ਹਿਤ ਜਾਂ ਕੋ, ਜੇ ਮਾਇਆ ਵਾਸਤੇ ਨੇ ਅਨੇਕਾਂ ਤਰ੍ਹਾਂ ਦੇ ਪਾਪ ਕੀਤੇ ਹੁੰਦੇ ਉਹ ਨਾਲ ਨਹੀਂ ਜਾਂਦਾ, ਹੋਰ ਲੈ ਜਾਂਦੇ। ਤਨ ਕੇ ਦਾਹ ਤੀਕ ਪਰਿਵਾਰ, ਬਾਕੀ ਕਹਿੰਦੇ ਸਰੀਰ ਦੇ ਸੰਸਕਾਰ ਤੱਕ ਪਰਿਵਾਰ ਮਿੱਤਰ ਹੁੰਦਾ। ਪੁੰਨ ਤ੍ਰਿਣ ਤੋਰੇ ਆਏ ਅਗਾਰਾ, ਕਹਿੰਦੇ ਅੱਗ ਜੀ ਲਾ ਦਿੰਦੇ ਹੈ ਤੇ ਉਸੇ ਵੇਲੇ ਕਹਿੰਦੇ ਤਿਣਕੇ ਜੇ ਤੋੜ ਕੇ ਘਰ ਨੂੰ ਆ ਜਾਂਦੇ, ਜਿੱਧਰ ਆਇਆ ਤਿੱਧਰ ਗਛਦੀ, ਕਹਿੰਦੇ ਜਿੱਧਰੋਂ ਆਇਆ ਉੱਧਰ ਚਲੇ ਜਾ, ਇੱਧਰ ਨਾ ਹੀ ਮੁੜ ਕੇ। ਆਗੇ ਕੋਏ ਨਾ ਸੰਗ ਸਹਾਈ, ਅੱਗੇ ਕਹਿੰਦੇ ਪਰਿਵਾਰ ਦਾ ਜੀ ਨਾਲ ਹੋ ਕੇ ਕੋਈ ਸਹਾਈ ਨਹੀਂ ਹੁੰਦਾ। ਜਿਨ ਸੋ ਹਿਤਕਾਰ ਔਧ ਬਿਤਾਈ, ਇਹਨਾਂ ਦੇ ਨਾਲ ਮੋਹ ਪਿਆਰ ਕਰਦਿਆਂ ਨੇ ਉਮਰ ਬਤੀਤ ਕੀਤੀ ਹੁੰਦੀ ਹੈ। ਤੀਜੇ ਕਰਮ ਮੀਤ ਇਸ ਕੇਰੇ, ਤੀਜਾ ਕਹਿੰਦੇ ਜਿਹੜੇ ਚੰਗੇ ਕਰਮ ਹੈ ਉਹ ਇਹਦੇ ਮਿੱਤਰ ਹੁੰਦੇ। ਸੋਨਿਤ ਸੰਗੀ ਜਾਹੇ ਅਗੇਰੇ, ਉਹ ਹਮੇਸ਼ਾ ਸੰਗੀ ਸਾਥੀ ਹੈ, ਉੱਪਰ ਲੋਕ ਦੇ ਨਾਲ ਹੀ ਇਹਦੇ ਜਾਂਦੇ। ਬੁਰੇ ਕੇ ਭਲੇ ਕਰੇ ਹੈ ਜੈਸੇ, ਜਿਹੜੇ ਨੇ ਚੰਗੇ ਕਰਮ ਕੀਤੇ ਉਹ ਵੀ ਨਾਲ ਮਿੱਤਰ ਬਣ ਕੇ ਜਾਂਦੇ, ਜਿਹੜੇ ਮਾੜੇ ਕਰਮ ਕੀਤੇ ਉਹ ਫਿਰ ਇਹਦੇ ਬੈਰੀ ਬਣ ਕੇ ਨਾਲ ਜਾਂਦੇ। ਫਲ ਦੇਵੈ ਤਸ ਹਟੈ ਨ ਕੈਸੇ, ਵੀ ਜਿਹੜੇ ਕਰਮ ਹੈ ਨਾ ਚੰਗੇ ਮਿਲਦੇ, ਜਿੰਨਾ ਚਿਰ ਆਪਣਾ ਫਲ ਨਹੀਂ ਦਿੰਦਾ ਉਨਾ ਚਿਰ ਨਹੀਂ ਇਹ ਮੁੜਦੇ ਵਾਪਸ ਨਹੀਂ ਹੁੰਦੇ। ਇਸ ਬਿਦ ਹਿਰਦੈ ਵਿਚਾਰ ਕਰੀਜੈ, ਇਸ ਕਰਕੇ ਦਨੀ ਚੰਦਾ ਇਸ ਤਰ੍ਹਾਂ ਦੀ ਹਿਰਦੇ ਵਿੱਚ ਤੂੰ ਸੋਚ ਵਿਚਾਰ ਕਰ ਲੈ। ਦਰਬ ਭਲੇ ਕਰਮਨ ਮੈਂ ਦੀਜੈ, ਜਿਹੜਾ ਤੂੰ ਇਹ ਧਨ ਇਕੱਠਾ ਕੀਤਾ ਇਹਨੂੰ ਚੰਗੇ ਕੰਮਾਂ ਵਿੱਚ ਤੂੰ ਦੇ ਦੇ ਦਾਨ ਕਰ ਦੇ। ਆਗਾ ਹੋਵੇ ਤੋ ਹੇ ਸਹਾਈ, ਫੇਰ ਤਾਂ ਇਹ ਚੰਗੇ ਥਾਂ ਦਿੱਤਾ ਧਨ ਤੇਰਾ ਅੱਗੇ ਬਹੁਤ ਸਹਾਇਕ ਹੋਵੇਗਾ। ਸਤ ਨਾਮ ਜਪੀਐ ਲਿਵ ਲਾਈ, ਨਾਲ ਨਾਲ ਕਹਿੰਦੇ ਬਿਰਤੀ ਲਾ ਕੇ ਸਤਨਾਮ ਵਾਹਿਗੁਰੂ ਵੀ ਜਪਿਆ ਕਰੇ ਵੀ ਸਹਾਈ ਹੋਊਗਾ। ਸਤ ਸੰਗਤ ਕੋ ਕਰੋ ਮਿਲਾਪਾ, ਵੇਦਨੀ ਚੰਦਾ ਜਿੱਥੇ ਸਤਸੰਗਤ ਹੁੰਦੀ ਉੱਥੇ ਤੂੰ ਮੇਲ ਮਿਲਾਪ ਕਰਿਆ ਕਰ। ਤਜੀਏ ਅਪਰ ਬਿਕਾਰ ਕਲਾਪਾ, ਹੋਰ ਜਿੰਨੇ ਮਾੜੇ ਕੰਮ ਹੈ ਸਾਰੇ ਦੇ ਸਾਰੇ ਛੱਡ ਦੇ ਤੂੰ। ਇਸ ਪ੍ਰਕਾਰ ਸੁਣ ਗੁਰ ਕੀ ਬਾਣੀ, ਇਸ ਤਰ੍ਹਾਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਦੁਨੀ ਚੰਦ ਨੇ, ਦੁਨੀ ਚੰਦ ਮਨ ਮੈਂ ਭਲ ਮਾਨੀ, ਦੁਨੀ ਚੰਦ ਨੇ ਮਹਾਰਾਜ ਦੇ ਬਚਨਾਂ ਨੂੰ ਚੰਗਾ ਮੰਨਿਆ ਮਨ ਵਿੱਚ। ਅਦਕ ਦਰਬ ਇੱਕ ਠੋ ਕੀਏ ਜੇਤੋ, ਕਹਿੰਦੇ ਬਹੁਤਾ ਧਨ ਇੱਕ ਜਗ੍ਹਾ ਇਹਨੇ ਇਕੱਠਾ ਕੀਤਾ, ਯਾਨੀ 7,00,000 ਰੁਪਇਆ ਹੈ ਸੀ। ਸੰਤਨ ਹਿਤ ਖਰਚੋ ਸਭ ਤੇ ਤੋ, ਸਾਰਾ ਕਹਿੰਦੇ ਸਾਧੂ ਸੰਤਾਂ ਦੇ ਵਾਸਤੇ ਇਹਨੇ ਖਰਚ ਕਰ ਦਿੱਤਾ ਹੈ। ਅਨਕ ਪ੍ਰਕਾਰ ਕਰਾਏ ਆਹਾਰਾ, ਪਹਿਲਾਂ ਤਾਂ ਅਨੇਕਾਂ ਤਰ੍ਹਾਂ ਦੇ ਭੋਜਨ ਤਿਆਰ ਕਰਵਾਏ। ਸੰਤਨ ਕਰਿਓ ਪ੍ਰਸੰਨ ਜਵਾਰਾ, ਛਕਾ ਛਕਾ ਕੇ ਸਿਮਰਨ ਕਰਨ ਵਾਲਿਆਂ ਨੂੰ ਆਪਣੇ ਉੱਪਰ ਖੁਸ਼ ਕਰ ਲਿਆ ਇਸਨੇ। ਬਹੁਤੇ ਵਸਤਰ ਸਿਵਾਏ ਪਹਿਰਾਏ, ਰੋਸਤਾਂ ਨਾਲ ਬਹੁਤੇ ਜਿਹੜੇ ਵਸਤਰ ਸਵਾ ਸਵਾ ਕੇ ਪਹਿਨਾ ਦਿੱਤੇ। ਮਿਲ ਸਤ ਸੰਗਤ ਸਮਾਂ ਬਿਤਾਏ, ਉਦੋਂ ਬਾਅਦ ਚੰਗੀ ਸੰਗਤ ਵਿੱਚ ਮਿਲ ਕੇ ਬਾਕੀ ਜ਼ਿੰਦਗੀ ਦਾ ਸਮਾਂ ਬਤੀਤ ਕਰਨ ਲੱਗਿਆ ਹੈ ਦੁਨੀ ਚੰਦ। ਸਿਮਰਹ ਵਾਹਿਗੁਰੂ ਸਤਨਾਮੋ, ਸੰਗਤ ਵਿੱਚ ਬੈਠ ਕੇ ਕਹਿੰਦੇ ਸਤਨਾਮ ਵਾਹਿਗੁਰੂ ਹਮੇਸ਼ਾ ਇਹ ਸਿਮਰਦਾ ਹੈ। ਤਜੇ ਬੇਅਰਥ ਜ ਘਰ ਕੇ ਕੰਮ, ਹੋਰ ਜਿਹੜੇ ਘਰ ਦੇ ਕੰਮ ਐ ਮਿਨ ਕੰਮੇ ਸੀ ਨਾ, ਛਲਫੜੇ ਧੋਕੇ ਬਾਜੀਆਂ ਸਭ ਇਹਨੇ ਛੱਡ ਦਿੱਤੇ। ਭਾਨ ਹਾਲ ਤਤਕਾਲ ਵਿਸਾਲਾ, ਮਹਾਰਾਜ ਦੇ ਬਚਨ ਮੰਨਣ ਕਰਕੇ ਬੜੀ ਛੇਤੀ ਹੈ ਨਿਹਾਲੋ ਨਿਹਾਲ ਹੋ ਗਿਆ। ਧਰ ਉਪਦੇਸ਼ ਜੋ ਦਇਓ ਦਇਆਲਾ, ਜੋ ਗੁਰੂ ਮਹਾਰਾਜ ਨੇ ਕਹਿੰਦੇ ਉਪਦੇਸ਼ ਦਿੱਤਾ ਸੀ ਇਹਨੂੰ ਇਹਨੇ ਧਾਰਨ ਕਰ ਲਿਆ ਹੈ। ਤਿਸ ਤੇ ਵਿਦਾ ਹੋਏ ਵਿਦ ਨੀਕੀ, ਉਸ ਤੋਂ ਕਹਿੰਦੇ ਚੰਗੇ ਤਰੀਕੇ ਨਾਲ ਸਤਿਗੁਰੂ ਕਹਿੰਦੇ ਵਿਦਾ ਹੋ ਗਏ ਚੱਲ ਪਏ। ਸਿਮਰਤ ਸੁਧ ਕੀਨੀ ਭਗਨੀ ਕੀ, ਕਿਉਂਕਿ ਜਿਹੜੀ ਭੈਣ ਹੈ ਮਹਾਰਾਜ ਨੂੰ ਯਾਦ ਕਰ ਰਹੀ ਸੀ ਉਹ ਮਹਾਰਾਜ ਨੇ ਕਹਿੰਦੇ ਖਬਰ ਸਾਰ ਸਿੱਧੀ ਸੰਭਾਲ ਕੀਤੀ ਵੀ ਭੈਣ ਯਾਦ ਕਰ ਰਹੀ ਹੈ, ਜਿਸ ਕਰਕੇ ਬਚਨ ਹੈ ਵੀ ਜਦੋਂ ਯਾਦ ਕਰੇਗੀ ਉਦੋਂ ਹੀ ਪਹੁੰਚਾਂਗੇ, ਜਿਸ ਕਰਕੇ ਉਹ ਮਹਾਰਾਜ ਨੇ ਵੀ ਹੁਣ ਯਾਦ ਕਰ ਰਹੇ ਅਤੇ ਚੱਲੀਏ। ਇਹ ਲਾਹੌਰ ਦੇ ਵਿੱਚੋਂ ਚੱਲਦੇ ਹੋਏ ਗੁਰੂ ਨਾਨਕ ਸਾਹਿਬ ਜਿਵੇਂ ਸੁਲਤਾਨਪੁਰ ਆ ਪਹੁੰਚੇ ਸੀ ਅਤੇ ਆਪਣੀ ਭੈਣ ਨੂੰ ਮਿਲੇ, ਜਿਹੜੇ ਬਚਨ ਬਿਲਾਸ ਕਰਕੇ ਜਿਵੇਂ ਫਿਰ ਇਸ ਤਰ੍ਹਾਂ ਉਸੇ ਵੇਲੇ ਵਾਪਸ ਪਰਤ ਗਏ ਸੀ, ਉਹ ਗੁਰਪ੍ਰਸੰਗ ਆਉਣਗੇ। ਇਸੇ ਤਰ੍ਹਾਂ ਜਿਹੜਾ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਤਾਂ ਪ੍ਰਸੰਗ ਇਸੇ ਤਰ੍ਹਾਂ ਹੀ ਆਉਂਦਾ ਹੈ ਅਤੇ ਜਿੱਥੇ ਆਸਾ ਦੀ ਵਾਰ ਦੇ ਵਿੱਚ ਜੇ ਮੁਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਬਸ ਪਛਾਣੀਏ, ਪਿਤਰੀ ਚੋਰ ਕਰੇ ਵੱਢੀਏ ਹੱਥ ਦਲਾਲ ਕੇ, ਮੁਸਬੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਇਹ ਜਿਹੜਾ ਸਲੋਕ ਦੀ ਅਥਾਨਕ ਹੈ ਉੱਥੇ ਬਟ ਸਾਲ ਦੇ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਦੁਨੀ ਚੰਦ ਦੇ ਦੋ ਹੋਰ ਵੀ ਭਰਾ ਸੀ, ਇੱਕ ਦਾ ਨਾਂ ਸੀ ਉਹ ਭਾਗੂ, ਇੱਕ ਦਾ ਨਾਂ ਸੀ ਮੰਗੂ। ਸਾਂਗੂ ਮੰਗੂ ਵੀ ਕਹਿੰਦੇ, ਪਰ ਉਸ ਇੱਕ ਭਾਗੂ ਸੀ ਇੱਕ ਮੰਗੂ ਸੀ। ਇਹਨਾਂ ਦੋਹਾਂ ਨੇ ਗੁਰੂ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਹੜੇ ਆ ਬ੍ਰਹਮਣ ਲੋਕ ਹੈ, ਪੁਰਾਣ ਪੜ੍ਹੇ, ਸ਼ਾਸਤਰ ਪੜ੍ਹੇ ਹੈ, ਇਹ ਸ਼ਰਾਧਾਂ ਦੇ ਦਿਨ ਦੀ ਬੜੀ ਮਹਿਮਾ ਕਰਦੇ ਹੈ। ਅਤੇ ਕਹਿੰਦੇ ਹੈ ਵੀ ਜਦੋਂ ਸ਼ਰਾਧਾਂ ਦੇ ਦਿਨ ਆ ਜਾਂਦੇ ਆ, ਜਿੰਨੇ ਪਿੱਤਰ ਹੈ ਸਾਰੇ ਕਹਿੰਦੇ ਮਾਤ ਲੋਕ ਵਿੱਚ ਆ ਨਿਵਾਸ ਕਰਦੇ ਹੈ, ਅਤੇ ਬ੍ਰਾਹਮਣਾਂ ਦੇ ਅੰਦਰ ਆ ਨਿਵਾਸ ਕਰਦੇ ਹੈ। ਜਿਹੜਾ ਕੋਈ ਬ੍ਰਾਹਮਣਾਂ ਨੂੰ ਕੋਈ ਖੀਰ ਪ੍ਰਸ਼ਾਦ ਛਕਾਉਂਦਾ ਹੈ, ਫਿਰ ਇਹ ਛੱਕ ਕੇ ਕਹਿੰਦੇ ਪਿੱਤਰ ਨਗਰ ਉਹ ਐਂ ਤਿਰਪਤ ਹੋ ਕੇ ਫਿਰ ਆਪਣੇ ਪਿੱਤਰ ਲੋਕ ਵਿੱਚ ਚਲੇ ਜਾਂਦੇ। ਅਤੇ ਬਾਕੀ ਮਹਾਰਾਜ ਵੀ ਇਸ ਤਰ੍ਹਾਂ ਜਿਹੜਾ ਕੋਈ ਉਹਨਾਂ ਨੂੰ ਇਹਨਾਂ ਨੂੰ ਛਕਾਉਂਦਾ ਹੈ, ਫਿਰ ਉਹਨਾਂ ਨੂੰ ਪਹੁੰਚ ਜਾਂਦਾ ਹੈ। ਇਹ ਤਾਂ ਮਹਾਰਾਜ ਸ਼ਰਾਧਾਂ ਦੀ ਮਹਿਮਾ ਵਡਿਆਈ, ਇਹਦੀ ਮਹਾਨਤਾ ਦੱਸਦੇ। ਇੱਥੋਂ ਤੱਕ ਵੀ ਕਹਿੰਦੇ ਵੀ ਜੇ ਘਰੇ ਦੇ ਕਿਸੇ ਦੇ ਘਰ ਦੇ ਵਿੱਚ ਕੁਝ ਬਣਾਉਣਾ ਹੋਵੇ ਧਨ ਪਦਾਰਥ, ਸ਼ਰਾਧਾਂ ਨੂੰ ਬਜ਼ੁਰਗਾਂ ਦੇ ਨਿਵੇਤ ਜ਼ਰੂਰ ਕਹਿੰਦੇ ਭੋਜਨ ਛਕਾਵੇ, ਜਿਵੇਂ ਮਰਜ਼ੀ ਹੋਵੇ, ਕਿਸੇ ਦਾ ਘਰ ਲੁੱਟ ਟੁੱਟ ਕੇ ਚੋਰੀ ਚੋਰੀ ਕਰਕੇ ਵੀ ਲਿਆ ਕੇ ਛਕਾਵੇ। ਫਿਰ ਮਹਾਰਾਜ ਨੇ ਫਿਰ ਇਹਨਾਂ ਦੋਹਾਂ ਦੇ ਭਰਾਵਾਂ ਦੇ ਪਰਸਾਏ ਉਸ ਸਲੋਕ ਵਿੱਚ ਆ ਰਿਹਾ ਸੀ। ਮਹਾਰਾਜ ਨੇ ਕਿਹਾ ਜੇ ਮੁਹਾਕਾ ਕਰਮ ਹੋਏ ਕਰਮ ਮਿੱਤਰੀ ਦੇ, ਕਹਿੰਦੇ ਵੀ ਉਹ ਸੰਗੂ ਮੰਗੂ ਭਾਗੂ ਸੁਣ ਤਿਆਗ, ਜਿਹੜਾ ਮੁਹਾਕਾ ਹੈ ਕੋਈ ਠੱਗ ਚੋਰ ਹੈ ਲੁਟੇਰਾ ਹੈ, ਉਹਦੇ ਘਰ ਦੇ ਵਿੱਚ ਜਾ ਕੇ ਕਹਿੰਦੇ ਮੂਹੇ ਠੱਗੇ, ਉਹਦੇ ਘਰੋਂ ਜਿਹੜਾ ਕੋਈ ਠੱਗ ਵਗਾ ਲੁਟੇਰਾ ਉਹਦੇ ਘਰ ਦੇ ਵਿੱਚ ਜਾ ਕੇ ਲੁੱਟੇ, ਪਰ ਤੁਹਾਨੂੰ ਪਦਾਰਥ ਹੈ ਜੇ ਲੁਟੇਰੇ ਦੇ ਘਰੋਂ ਲੁੱਟ ਕੇ ਕੋਈ ਲਿਆਵੇ। ਅਤੇ ਘਰ ਮੋਹੇ ਪਿਤਰੀ ਦੇ, ਕਹਿੰਦੇ ਇਸ ਤਰ੍ਹਾਂ ਘਰ ਨੂੰ ਮੋਹੇ ਲੁੱਟ ਕੇ ਅਤੇ ਫਿਰ ਆਪਣੇ ਪਿੱਤਰਾਂ ਦੇ ਮੂੰਹ 'ਤੇ ਨਿਵਿਤ ਦੇਵੇ, ਅੱਗੇ ਬਸਤ ਪਛਾਣੀ ਹੈ। ਕਹਿੰਦੇ ਜਦੋਂ ਪਰਲੋਕ ਵੀ ਜਾਊਗਾ ਨਾ, ਅੱਗੇ ਵਸਤੂ ਪਛਾਣੀ ਜਾਊਗੀ। ਜਿਨ੍ਹਾਂ ਦੇ ਘਰ ਦੇ ਵਿੱਚੋਂ ਲੁੱਟ ਕੇ ਲਿਆਇਆ ਉਹ ਕਹਿਣਗੇ ਸਾਡੇ ਘਰ ਦੀ ਹੈ, ਉਹ ਜਿਹੜੇ ਪਿਤਰੀ ਚੋਰ ਕਰੇ ਉਹਨਾਂ ਦੇ ਵੀ ਪਿੱਤਰ ਉੱਥੇ ਹੀ ਹੋਣਗੇ, ਉਹ ਕਹਿਣਗੇ ਇਹ ਸਾਡੇ ਠੱਗੀ ਮਾਰ ਕੇ ਲਿਆਇਆ, ਕਾਜੀ ਤੁਸੀਂ ਜਾਣੇ। ਕਹਿੰਦੇ ਇਸ ਕਰਕੇ ਤੁਹਾਡੇ ਪਿੱਤਰਾਂ ਨੂੰ ਉਹ ਚੋਰ ਬਣਾ ਦੇਗਾ ਜਿਹੜਾ ਲੁਟੇਰੇ ਘਰੋਂ ਲੁੱਟ ਕੇ ਖਵਾਇਆ ਹੈ, ਤੁਹਾਡੇ ਪਿਓ ਪਿੱਤਰ ਕਹਿੰਦੇ ਚੋਰ ਬਣ ਜਾਣਗੇ। ਕਹਿੰਦੇ ਮਹਾਰਾਜ ਇਹ ਬ੍ਰਾਹਮਣ ਕਹਿੰਦੇ ਆ ਵੀ ਇਸ ਤਰ੍ਹਾਂ ਕਰਿਆ ਦੇ ਪਤੀ ਹੁੰਦੀ ਹੈ, ਕਹਿੰਦੇ ਵੱਢ ਗਿਆ ਹੱਥ ਦਲਾਲ ਕੇ, ਜਿਹੜੇ ਦਲਾਲ ਨਾ ਵਿਚਕਾਰ ਜਿਹੜੇ ਇਹੋ ਜਿਹਾ ਇਨਸਾਫ ਕਰਦੇ ਵੀ ਇਹ ਲੁੱਟ ਖੁੱਟ ਸਕੇ ਵੀ ਸ਼ਰਾਧ ਕਰਨਾ ਚਾਹੀਦਾ, ਕਹਿੰਦੇ ਇਹਨਾਂ ਦੇ ਵੀ ਹੱਥ ਵੱਢੇ ਜਾਣਗੇ ਅੱਗੇ। ਫਿਰ ਕਹਿਣ ਲੱਗੇ ਮਹਾਰਾਜ ਵੀ ਫਿਰ ਜਿਹੜਾ ਕੋਈ ਖਾਣਾ ਪਿਆਉਣਾ ਦਾਨ ਪੁੰਨ ਕੀ ਨਾ ਫਿਰ ਨਿਸਫਲ ਹੀ ਹੈ, ਮਿਲਦਾ ਨਹੀਂ ਹੈ। ਅਰ ਕਹਿੰਦੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ, ਜੇ ਕੋਈ ਕਮਾਈ ਕਰਕੇ ਨਾ ਦਸਾਂ ਨਵਾਂ ਦੀ ਮਿਹਨਤ ਕਰਕੇ ਆਪਣੇ ਨਿਵਿੱਤ ਜਾਂ ਕਿਸੇ ਦੇ ਨਿਵਿੱਤ ਦੇ, ਉਹ ਆਪ ਨੂੰ ਵੀ ਮਿਲਦੀ ਹੈ ਅਤੇ ਅੱਗੇ ਜਿਹਦੇ ਨਿਵਿੱਤ ਮਿਲਦਾ ਉਹਨੂੰ ਵੀ ਮਿਲਦੀ ਹੈ। ਜਿਵੇਂ ਤੁਸੀਂ ਕਹਿੰਦੇ ਨਾ ਵੀ ਉਹ ਲੁੱਟ ਫੁੱਟ ਕੇ ਮਾਲ 'ਤੇ ਫੇਰ ਲਿਆ ਕੇ ਕਰੇ, ਫਿਰ ਤਾਂ ਆਪ ਵੀ ਚੋਰ ਬਣਦਾ ਹੈ ਅਤੇ ਜਿਨ੍ਹਾਂ ਦੇ ਨਿਵਿੱਤ ਦਿੰਦਾ, ਜਿਨ੍ਹਾਂ ਨੂੰ ਨਾ ਲੈਣ ਦਿਖਾਉਂਦਾ ਉਹ ਵੀ ਅੱਗੇ ਚੋਰ ਬਣਦੇ। ਗੁਰਮਤ ਵਿੱਚ ਤਾਂ ਅਸਲ ਵਿੱਚ ਜੈ ਕਿਮ ਸਿਮਰਤ ਸਾਹਿਬ ਕਿਲ ਵਿਖਨਾਸਾ ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਕੋ ਜਾਕਾ ਅੰਤ ਨ ਪਾਰੋ। ਵੀ ਜਿਸ ਵਾਹਿਗੁਰੂ ਦੇ ਸਿਮਰਨ ਕਰਨ ਕਰਕੇ ਪੁੱਜਰ ਭਾਵ ਨਾਸ ਹੁੰਦੇ ਅਤੇ ਜਿਹੜੇ ਆਪਣੇ ਬਜ਼ੁਰਗ ਮਰੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ, ਉਹਨਾਂ ਦੀ ਵੀ ਕਲਿਆਣ ਹੋ ਜਾਂਦੀ ਹੈ। ਇਸ ਕਰਕੇ ਅਸਲ ਰੂਪ ਦੇ ਵਿੱਚ 21 ਕੁਲਾਂ ਦਾ ਉਧਾਰ ਕਰਨ ਵਾਲਾ ਤਾਂ ਵਾਹਿਗੁਰੂ ਦਾ ਸਿਮਰਨ ਹੈ, ਇਹੀ ਅਸਲ ਪਿੱਤਰਾਂ ਨੂੰ ਤ੍ਰਿਪਤ ਵਾਲਾ ਅਤੇ ਉਧਾਰ ਕਰਨ ਵਾਲਾ ਅਤੇ ਆਪਣੀ ਵੀ ਕਲਿਆਣ ਕਰਨ ਵਾਲਾ। ਇਹ ਤੋਂ ਬਗੈਰ ਜਿਹੜਾ ਕੋਈ ਇਹ ਪਾਪ ਦੀ ਬੇਈਮਾਨੀ ਦੀ ਮਾਇਆ ਹੈ, ਇਹ ਆਪ ਨੂੰ ਵੀ ਮਨੁੱਖ ਨੂੰ ਦੁੱਖ ਦਿੰਦੀ ਅਤੇ ਜਿਨ੍ਹਾਂ ਦੇ ਨਿਵਿੱਤ ਦਾਨ ਮੁਨ ਕਰਦਾ ਉਹਨੂੰ ਵੀ ਇਹ ਚੋਰ ਬੇਈਮਾਨ ਬਣਾਉਂਦੇ। ਇਸ ਕਰਕੇ ਗੁਰਮਤਿ ਵਿੱਚ ਭਜਨ ਸਿਮਰਨ ਕਰਨਾ, ਹੱਕ ਸੱਚ ਦੀ ਕਮਾਈ ਕਰਕੇ ਦਾਨ ਪੁੰਨਾ ਤਾਂ ਜਾਇਜ਼ ਹੈ, ਲੁੱਟਕ ਸੁੱਟ ਦੀ ਮਲਕ ਵਾਂਗੂ ਵਾਂਗੂ ਕਮਾਈ ਕਰਕੇ ਫਿਰ ਮਲ ਪੂੜੇ ਖਾਣੇ, ਉਹ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਨਹੀਂ ਪ੍ਰਵਾਨ ਕੀਤੇ। ਇਸ ਕਰਕੇ ਜਿਹੜਾ ਕੋਈ ਸੁੱਖਦਾ ਸਿਖਾਉਂਦਾ ਲੁੱਟਕ ਸੁੱਟਦਾ ਮਾਲ ਦਾ, ਉਹਦੀ ਵੀ ਅਕਲ ਮੱਤ ਮਾਰੀ ਜਾਂਦੀ ਹੈ, ਉਹਦਾ ਵੀ ਜਪ ਤਪ ਕੀਤਾ ਹੋਇਆ ਨਸ਼ਟ ਹੋ ਜਾਂਦਾ ਹੈ। ਇਸ ਕਰਕੇ ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਹੀਂ ਯਾਦ ਜੁਗਾਦ, ਉਹ ਕਦੇ ਵੀ ਨਹੀਂ ਸਿੱਖ ਗੁਰੂ ਕਾ, ਜਿਹੜਾ ਇਹੋ ਜਿਹੇ ਘਰਾਂ ਦਾ ਖਾ ਲੈਂਦਾ ਹੈ। ਇਸ ਕਰਕੇ ਇਤਿਹਾਸ ਵਿੱਚੋਂ ਸੇਧ ਲੈ ਕੇ ਅਸੀਂ ਗੁਰਮਤਿ ਦੇ ਧਾਰਨੀ ਬਣਨਾ ਹੈ, ਫਿਰ ਹੀ ਸਹੀ ਮਹਿਨਾ ਵਿੱਚ ਅਸੀਂ ਗੁਰੂ ਕੇ ਸਿੱਖ ਅਖਵਾ ਕੇ ਲੋਕ ਸੁਖੀ ਪਰਲੋਕ ਸੁਹੇਲੇ ਹੋ ਸਕਦੇ ਹਾਂ। ਲੋਗਲਾ ਪ੍ਰਸੰਗ ਜਿਵੇਂ ਭੈਣ ਜੀ ਦਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਭਾ ਨਿਹਾਲ ਤਤਕਾਲ ਵਿਸਾਲਾ, ਧਰ ਉਪਦੇਸ਼ ਜੋ ਦਇਓ ਦਇਆਲਾ, ਤਿਸ ਤੇ ਵਿਦਾ ਹੋਏ ਬਿਦਨੀ ਕੀ, ਸਿਮਰਤ ਸੁਧ ਕੀਨੀ ਭਗਨੀ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ। ਹੇ ਠਾਕਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਜ ਦਿਹਾਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਸਾਰਨ ਹਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰ ਉਸਾਰਨ ਹਾਰ। ਤੂੰ ਠਾਕਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਚੇਰੀ ਰਾਸ, ਮਾਤ ਪਿਤਾ ਹਮ ਵਾਰਕ ਥੇ।